ਹੇ ਗੁਰੂ ਸਾਹਿਬ ਜੀਓ, ਕੇਤਿਕ ਚਿਰ ਪੁਨ ਬੀਤਤ ਪਇਓ, ਪੌਤਰਾ ਤ੍ਰਿਤੀਏ ਬਹੁਰ ਨਿਪ ਜਾਇਓ, ਅਰ ਜਾਨੀ ਤੇਹ ਨਾਮ ਬਖਾਨਾ, ਪੂਰਬ ਸਤਿਗੁਰ ਭਗਤ ਮਹਾਨਾ। ਕੇਤਿਕ ਚਿਰ ਪੁਨ ਬੀਤਤ ਪਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗਤ ਜੀ, ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਜੋ ਲੜੀਵਾਰ ਰੂਪ ਦੀ ਮੁੱਢ ਤੋਂ ਪ੍ਰਸੰਗ ਚੱਲਿਆ ਹੋਇਆ ਹੈ, ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦੀ ਚਰਨ ਛਣ ਵਿੱਚ ਸ਼ੋਭਿਤ ਹੋ ਕੇ ਇਤਿਹਾਸ ਰਾਹੀਂ ਅੱਗੇ ਤੋਂ ਅੱਗੇ ਪ੍ਰਸੰਗ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅਜੇ ਵੀ ਇਤਿਹਾਸ ਵਿੱਚ ਆ ਰਿਹਾ ਅਗਲਾ ਪ੍ਰਸੰਗ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦੀ ਚਰਨ ਛਣ ਵਿੱਚ ਸੰਗਤ ਰੂਪ ਵੀ ਸ਼ੋਭਿਤ ਹੋ ਰਹੇ ਹਾਂ। ਜਿਵੇਂ ਬੌਲੀ ਸਾਹਿਬ ਜੀ ਦੀ ਆਪ ਜੀ ਨੇ ਵਡਿਆਈ ਮਹਿਮਾ ਆਪਣੇ ਮੁਖਾਰ ਬਿੰਦ ਰਾਹੀਂ ਕਹੀ, ਜਿਸ ਦੀਆਂ ਪੌੜੀਆਂ ਗਿਣਤੀ ਵਿੱਚ 84 ਬਣੀਆਂ ਸਨ। ਸਤਿਗੁਰੂ ਸਾਹਿਬ ਜੀ ਨੇ ਬਲ ਰੂਪ ਵਿੱਚ ਬਚਨ ਕਹਿੰਦਿਆਂ ਹੋਇਆਂ ਇਹਦੇ ਵਿੱਚ ਇਸ਼ਨਾਨ ਕਰਨ ਦਾ ਜਿਹੜਾ ਫਲ ਦੱਸਦਿਆਂ ਹੋਇਆ ਵਰਰੂ ਬਚਨ ਕਹੇ, 84 ਵਾਰੀ ਇਸ਼ਨਾਨ ਕਰਕੇ ਅਤੇ 84 ਹੀ ਜਿਹੜਾ ਇੱਕ ਇੱਕ ਪੌੜੀ 'ਤੇ ਬੈਠ ਕੇ ਇੱਕ ਇੱਕ ਪਾਠ ਕਰੇਗਾ 84 ਕਰ ਦੇਗਾ। ਅਤੇ ਸਤਿਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਕਰਕੇ ਪਾਠ ਕਰੇਗਾ, ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਦੇਣਗੇ, ਉਹਦੀ 84 ਲੱਖ ਜੁਨੀ ਜਿਹੜੀ ਉਹ ਕੱਟ ਦੇਣਗੇ। ਯਾਨੀ ਬੌਲੀ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਪਵਿੱਤਰ ਜਪ ਬਾਣੀ ਉਹਦਾ ਮਹੱਤਵ ਫਲ ਦੱਸਦਿਆਂ ਹੋਇਆਂ ਆਪ ਜੀ ਨੇ ਆਪਣੇ ਬੁਖਾਰ ਬਿੰਦ ਤੋਂ ਵਰ ਰੂਪ ਵਚਨ ਕਹੇ। ਵੇਖ ਲਓ, ਇੱਕ ਜਪਜੀ ਸਾਹਿਬ ਦੇ ਪੜ੍ਹਨ ਨਾਲ ਫਲ ਹੁੰਦਾ ਹੈ, 1 ਲੱਖ ਜਿਹੜੀ ਜੁਨੀ ਹੈ ਉਹਨੂੰ ਇਹ ਕੱਟ ਦਿੰਦਾ ਹੈ। 84 ਲੱਖ ਜੁਨੀ ਹੈ, 84 ਪਾਠ ਕਰਦੇ ਅਤੇ 84 ਲੱਖ ਜੁਨੀ ਦਾ ਪਹਾ ਵਧਿਆ ਜਾਂਦਾ ਹੈ। ਦੁਨੀਆਂ ਵਿੱਚ ਐਸਾ ਕੋਈ ਹੈ ਹੀ ਨਹੀਂ ਹੈ, ਕੋਈ ਮੰਤਰ ਜਾਂ ਹੋਰ ਕੋਈ ਪਾਠ ਪੂਜਾ ਜਿਹਦੇ ਨਾਲ ਕਰਨ ਨਾਲ ਮਨੁੱਖ ਦੀ 84 ਲੱਖ ਜੁਨੀ ਥੋੜ੍ਹੇ ਜਿਹੇ ਸਮੇਂ ਵਿੱਚ ਕੱਟੀ ਜਾਏ। ਉਹ ਇਸ ਤਰ੍ਹਾਂ ਆਪਾਂ ਬੌਲੀ ਸਾਹਿਬ ਦੀ ਮਹਿਮਾ ਦਾ ਪ੍ਰਸੰਗ, ਇਹੀ ਸਿੱਧ ਪੁਰਸ਼ ਆਇਆ ਜੋ ਆਨੰਦੀ ਚਾਹਨਾ ਚ ਕਰਦਾ ਸੀ। ਗੁਰੂ ਮਹਾਰਾਜ ਨੇ ਕਿਹਾ ਵੀ ਆਹ ਸਰੀਰ ਛੱਡ ਕੇ ਦੂਸਰੀ ਵਿੱਚ ਆ ਜਾ ਗੁਰੂ ਦੀ ਚਰਨ ਛਰਨ ਵਿੱਚ, ਫਿਰ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਆਪਣੀ ਸੁਤੰਤਰਤਾ ਨਾਲ ਹੀ, ਇੱਛਾ ਨਾਲ ਹੀ ਸਰੀਰ ਛੱਡ ਕੇ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਪੋਤਰਾ ਰੂਪ ਹੋ ਕੇ ਇਹਨੇ ਜਨਮ ਲੈ ਲਿਆ ਹੈ। ਜਦੋਂ ਪਤਾ ਲੱਗਿਆ ਬੱਲੂ ਰਾਹੀਂ ਇਹਨੂੰ ਮੰਗਾਇਆ ਹੈ ਗੋਦ ਵਿੱਚ ਲੈ ਕੇ, ਜੋ ਆਨੰਦ ਨਾਮੇ ਬਾਣੀ ਹੈ ਉਹ ਆਪਣੇ ਮੁਖਾਰ ਬਿੰਦ ਰਾਹੀਂ ਉਚਾਰਨ ਕੀਤੀ ਅਤੇ ਬ੍ਰਹਮ ਗਿਆਨ ਦੇ ਆਨੰਦੀ ਨੂੰ ਬਖਸ਼ਿਸ਼ ਕਰ ਦਿੱਤੀ। ਹੋਰਨਾਂ ਨੂੰ ਵੀ ਆਨੰਦ ਦੀ ਪ੍ਰਾਪਤੀ ਹੋਵੇ। ਬੱਲੂ ਨੂੰ ਆਗਿਆ ਕੀਤੀ ਵੀ ਢੋਲਕੀ ਲੈ ਕੇ ਕੋਠੇ ਉੱਪਰ ਚੜ੍ਹ ਕੇ ਉੱਚੀ ਆਵਾਜ਼ ਨਾਲ ਇਹ ਪਵਿੱਤਰ ਬਾਣੀ ਦਾ ਰਾਮਕਲੀ ਰਾਗ ਵਿੱਚ ਗਾਇਨ ਕਰ। ਆਗਿਆ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਮਕਾਨ ਉੱਪਰ ਚੜ੍ਹ ਕੇ ਢੋਲਕੀ ਵਜਾਉਂਦਿਆਂ ਇਸਨੇ ਆਨੰਦ ਬਾਣੀ ਦਾ ਕੀਰਤਨ ਕੀਤਾ ਹੈ। ਜਿੱਥੋਂ ਜਿੱਥੋਂ ਤੱਕ ਆਵਾਜ਼ ਗਈ ਹੈ ਉੱਥੋਂ ਉੱਥੋਂ ਤੱਕ ਵੀ ਇਹ ਬਾਣੀ ਦੀ ਕਲਾ ਵਰਤੀ ਹੈ, ਸਭ ਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ। ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਨੇ ਕਿਹਾ ਵੀ ਜਦੋਂ ਵੀ ਕੋਈ ਖੁਸ਼ੀਆਂ ਦਾ ਸਮਾਂ ਆਵੇ ਇਹ ਪਵਿੱਤਰ ਬਾਣੀ ਦਾ ਪਾਠ ਕਰਿਆ ਜਾਵੇ, ਕਾਰਜ ਰਾਸ ਹੋਣਗੇ, ਖੁਸ਼ੀਆਂ ਦੇ ਕੋਈ ਵਿਘਨ ਨਹੀਂ ਹੋਵੇਗਾ। ਉਹ ਇਸ ਤਰ੍ਹਾਂ ਇਹ ਪ੍ਰਸੰਗ ਸੁਣਿਆ। ਫਿਰ ਨਾਲ ਹੀ ਗੁਰੂ ਕਲਗੀਧਰ ਜੀ ਨੇ ਜਿਵੇਂ ਆਨੰਦ ਬਾਣੀ ਦਾ ਅੱਗੇ ਮਹਾਤਮ ਦੱਸਦਿਆਂ ਹੋਇਆ ਇਸ ਨੂੰ ਅਖੀਰ ਅਤੇ ਅਮਰ ਸੰਚਾਰ ਕਰਦਿਆਂ ਪੜ੍ਹਿਆ, ਫਿਰ ਨਿਤਨੇ ਬਾਣੀ ਦੇ ਵਿੱਚ ਵੀ, ਕਿਉਂਕਿ ਅਖੀਰ 'ਤੇ ਤਾਂ ਸਭ ਤੋਂ ਸਟੇਜ ਆਨੰਦ ਹੀ ਹੈ, ਜਿੱਥੇ ਆਨੰਦ ਆ ਉੱਥੋਂ ਅੱਗੇ ਕੁਝ ਹੋਰ ਹੈ ਨਹੀਂ ਹੈ। ਇਸ ਕਰਕੇ ਇਸ ਨੂੰ ਆਨੰਦ ਦੀ ਪ੍ਰਾਪਤੀ ਵਾਸਤੇ, ਬ੍ਰਹਮ ਗਿਆਨ ਦਾ ਆਨੰਦ ਲੈਣ ਵਾਸਤੇ ਕਰਨ ਨਿਤਨੇ ਦੇ ਬਾਣੀ ਵਿੱਚ ਵੀ ਇਹਨੂੰ ਸ਼ਾਮਿਲ ਕੀਤਾ। ਰਹਿ ਰਾਸਤੇ ਵਿੱਚ ਵੀ ਉਹ ਆਨੰਦ ਬਾਣੀ ਦਾ ਥੋੜ੍ਹਾ ਬਹੁਤਾ ਪਾਠ ਹੋਵੇ। ਉਹ ਇਸ ਨੂੰ ਭਾਈ ਮਨੀ ਸਿੰਘ ਜੀ ਨਾਲ ਹੀ ਆਪ ਜੀ ਨੇ ਲਿਖਾਇਆ, ਰਹਿਤਨਾਮਿਆਂ ਵਿੱਚ ਵੀ ਆਪ ਜੀ ਨੇ ਇਹ ਵਚਨ ਕੀਤੇ, ਜਪ ਆਨੰਦ ਸਦ ਹੀ ਪੜ੍ਹੇ ਥੋੜ੍ਹਾ ਸਾਰਾ ਨਿਤ। ਜਪਜੀਤ ਸਾਹਿਬ ਅਤੇ ਆਨੰਦ ਸਾਹਿਬ ਹਮੇਸ਼ਾ ਗੁਰੂ ਕਾ ਸਿੰਘ ਪੜ੍ਹੇ, ਥੋੜ੍ਹਾ ਵੀ ਅਤੇ ਸਾਰਾ ਵੀ। ਥੋੜ੍ਹਾ ਹੈ ਸ਼ਾਮ ਨੂੰ ਆਨੰਦ ਰਹਿਰਾਸ ਵਿੱਚ ਆ ਜਾਂਦੀਆਂ ਪੰਜ ਪੌੜੀਆਂ ਪਹਿਲੀਆਂ ਅਤੇ ਛੇਵੀਂ ਪੌੜੀ ਅਖੀਰਲੀ, ਅਤੇ ਸਾਰਾ ਅੰਮ੍ਰਿਤ ਵੇਲੇ ਹੈ। ਉਹ ਕਈਆਂ ਨੇ ਇੱਥੋਂ ਲੈ ਕੇ ਨਾ ਪੰਜ ਪੌੜੀਆਂ ਪੜ੍ਹਨੀ ਸ਼ੁਰੂ ਕਰਤੀਆਂ। ਅਤੇ ਮਹਾਰਾਜ ਨੇ ਕਿਹਾ ਵੀ ਥੋੜ੍ਹਾ ਪੜ੍ਹ ਲਏ ਜਾਂ ਸਾਰਾ ਵੀ ਪੜ੍ਹ ਲਏ ਹਮੇਸ਼ਾ। ਔਰ ਰਹਿਰਾਸ ਵਿੱਚ ਥੋੜ੍ਹਾ ਪੜ੍ਹਿਆ ਜਾਂਦਾ ਹੈ, ਸਾਰਾ ਅੰਮ੍ਰਿਤ ਵੇਲੇ ਪੜ੍ਹਿਆ ਜਾਂਦਾ ਨਿਤਨੇਮ ਵਿੱਚ ਰੋ ਵਿਚਾਰ। ਇਸ ਤਰ੍ਹਾਂ ਇਸ ਨੂੰ ਨਿਤਨੇਮ ਦੀ ਬਾਣੀ ਵਿੱਚ ਸ਼ਾਮਿਲ ਕੀਤਾ। ਫਿਰ ਜੇ ਕੋਈ ਕਾਰਜ ਨਾ ਪੂਰਾ ਹੁੰਦਾ ਹੋਵੇ, ਬਹੁਤ ਹੋਵੇ, ਜਾਂ ਕੋਈ ਦੁੱਖ ਕਲੇਸ਼ ਆ ਜਾਏ, ਬਿਪਤਾ ਆ ਜਾਏ, ਉਦੋਂ ਤੋਂ ਛੇਤੀ ਨਿਕਲਣ ਵਾਸਤੇ ਵੀ ਕੜਾਹ ਪ੍ਰਸ਼ਾਦੀ ਦੇ ਪਵਿੱਤਰਤਾ ਨਾਲ ਤਿਆਰ ਕਰੇ। ਫਿਰ ਦੇਗ ਦੀ ਹਜ਼ੂਰੀ ਵਿੱਚ ਬੈਠ ਕੇ ਪਹਿਲਾਂ ਜਪਜੀਤ ਸਾਹਿਬ ਜੀ ਦਾ ਪਾਠ ਕਰੇ, ਫਿਰ ਤਿੰਨ ਆਨੰਦ ਸਾਹਿਬ ਜੀ ਦੇ ਕਰੇ, ਅਰਦਾਸ ਕਰਾਏ ਪੰਜੇ ਗੁਰਸਿੱਖਾਂ ਸਿੰਘਾਂ ਤੋਂ। ਉਸੇ ਵੇਲੇ ਕਲਾ ਵਰਤੇਗੀ, ਕਾਰਜ ਰਾਸ ਹੋਵੇਗਾ। ਇਸ ਤਰ੍ਹਾਂ ਇਹ ਆਨੰਦ ਸਾਹਿਬ ਜੀ ਦੇ ਪੜ੍ਹਨ ਦੀ ਜਿਹੜੀ ਮਰਿਆਦਾ ਹੈ, ਇਹ ਗੁਰੂ ਕਲਗੀਧਰ ਜੀ ਨੇ ਕਾਇਮ ਕੀਤੀ ਵੀ ਜਦੋਂ ਵੀ ਕੜਾਹ ਪ੍ਰਸ਼ਾਦੀ ਦੇ ਆਵੇ ਹਜ਼ੂਰੀ ਵਿੱਚ, ਉਦੋਂ ਸੰਪੂਰਨ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਹੋਵੇ। ਹੁਣ ਕਈਆਂ ਦੇ ਚੇਤੇ ਨਹੀਂ ਹੁੰਦਾ ਹੈ ਜਾਂ ਗੁਟਕਾ ਨਹੀਂ ਕੋਲ ਹੁੰਦਾ, ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਹੀ ਉਹ ਪੰਜ ਪੌੜੀਆਂ ਜਿਹੀਆਂ ਪੜ੍ਹ ਕੇ ਸਾਰ ਸੂਰ ਲੈਂਦੇ ਹੈ, ਯਾਨੀ ਸੰਪੂਰਨ ਬਾਣੀ ਦਾ ਮਹਾਰਾਜ ਵੱਲੋਂ ਹੁਕਮ ਵੀ ਉਹ ਵੀ ਕੜਾਹ ਪ੍ਰਸ਼ਾਦੀ ਦੇਗ ਦੀ ਤਾਬਿਆ ਬਹਿ ਕੇ ਹਜ਼ੂਰੀ ਵਿੱਚ ਬਹਿ ਕੇ ਪੜ੍ਹਨੀ ਹੈ। ਰਹੁ ਵਿਚਾਰ ਅੱਜ ਜਿਵੇਂ ਅੱਗੇ ਪ੍ਰਸੰਗ ਆਉਂਦਾ ਹੈ, ਸੁਣੀਏ ਮਨ ਲਾ ਕੇ ਤਿਕ ਚਿਰ ਪੁੰਨ ਬੀਤਤ ਪਾਇਓ। ਇਸ ਤਰ੍ਹਾਂ ਕੁਝ ਕੁ ਦਿਨ ਸਮਾਂ ਹੈ ਜਦੋਂ ਫਿਰ ਲੰਘਿਆ ਬੀਤਿਆ ਹੈ, ਪੋਤਰਾ ਤ੍ਰਿਤੀਏ ਬਾਹਰ ਨਿਪ ਜਾਇਓ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਤੀਸਰਾ ਜਿਹੜਾ ਪੁੱਤਰ ਹੈ ਉਹ ਪੈਦਾ ਹੋ ਗਿਆ, ਪ੍ਰਗਟ ਹੋ ਗਿਆ। ਉਹ ਪਹਿਲਾ ਪੁੱਤਰ ਅਤਮਲ ਸੀ, ਦੂਸਰਾ ਇਹ ਜਿਹੜਾ ਸਿਰ ਜੋਗੀ ਸੀ ਜਿਸਦਾ ਨਾਮ ਆਪ ਜੀ ਨੇ ਆਨੰਦ ਰੱਖਿਆ ਸੀ, ਇਹ ਪੈਦਾ ਹੋਇਆ, ਹੁਣ ਇਹ ਤੀਸਰਾ ਪੈਦਾ ਹੋਇਆ ਹੈ। ਅਰ ਜਾਨੀ ਤੇ ਨਾਮ ਬਖਾਨਾ। ਗੁਰੂ ਮਹਾਰਾਜ ਨੇ ਇਹਦਾ ਜਿਹੜਾ ਤੀਸਰੇ ਪੁੱਤਰੇ ਦਾ ਨਾਮ ਅਰਜਾਨੀ ਕਰਕੇ ਕਿਹਾ। ਪੂਰਬ ਪੂਰਬ ਸਤਿਗੁਰ ਭਗਤ ਮਹਾਨਾ। ਪਹਿਲਾਂ ਤੋਂ ਹੀ ਇਹ ਸਤਿਗੁਰੂ ਸੀ ਅੱਜ ਮਹਾਨ ਕਹਿੰਦੇ ਭਗਤੀ ਕਰਨ ਵਾਲਾ ਭਗਤ ਹੈ ਸੀ। ਹੁਤੋ ਬਿਰਕਤ ਜਨਮਤ ਮ੍ਰਿਤ ਛੁਪਇਓ। ਆਹ ਕਹਿੰਦੇ ਸੰਸਾਰ ਤੋਂ ਸੰਗ ਹੀ ਰਹਿਣ ਵਾਲਾ ਸੀ, ਇਸ ਤਰ੍ਹਾਂ ਸੰਸਾਰ ਨਾਲ ਇਹਦਾ ਲੈਣ ਦੇਣ ਹੈ ਨਹੀਂ ਸੀ, ਇਸ ਕਰਕੇ ਜਨਮਦਿਆਂ ਸਾਰੇ ਕਹਿੰਦੇ ਸਰੀਰ ਛੱਡ ਗਿਆ ਹੈ। ਸੋਕ ਅਦਕ ਜਨਨੀ ਨੇ ਕੀਓ। ਇਸ ਕਰਕੇ ਮਾਤਾ ਜਿਹੜੀ ਹੈ ਇਸਦੀ, ਉਸਨੇ ਬੜਾ ਭਾਰੀ ਸ਼ੋਕ ਗਮ ਕੀਤਾ ਹੈ। ਤਿੰਨ ਲੈ ਕਰ ਗੁਰ ਢਿੱਗ ਪਹੁੰਚਾਇਓ। ਆਓ ਉਸ ਮਾਤਾ ਨੇ ਲੈ ਕਰਕੇ ਗੁਰੂ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚਾਇਆ ਹੈ। ਰੁਦਤ ਦੇਖ ਕਰ ਚਰਨ ਛੁਹਾਇਓ। ਆ ਮਾਤਾ ਨੂੰ ਰੋਂਦਿਆਂ ਦੇਖ ਕੇ ਆਪ ਜੀ ਨੇ ਅਰਜਾਨੀ ਨਾਮ ਦੇ ਪੁੱਤਰੇ ਨੂੰ ਪਵਿੱਤਰ ਚਰਨ ਛੁਹਾਇਆ ਹੈ। ਜੀਵਤ ਭਾਇਓ ਦੇਖ ਸੁਖ ਪਾਏ। ਚਰਨ ਛੁਹਾਉਣ ਦੀ ਦੇਰ ਸੀ, ਜਿੰਦਾ ਹੋ ਗਿਆ ਦੇਖ ਕੇ ਮਾਤਾ ਨੇ ਸੁਖ ਪਾਇਆ ਹੈ। ਨਿਜ ਘਰ ਲੈ ਗਮਨੀ ਹਰ ਖਾਏ। ਖੁਸ਼ ਹੋ ਕੇ ਆਪਣੇ ਘਰ ਦੇ ਵਿੱਚ ਲੈ ਕੇ ਪੁੱਤਰ ਨੂੰ ਚਲੀ ਗਈ ਹੈ ਮਾਂ। ਕਿਤਕ ਕਾਲ ਗ੍ਰਹਿ ਬਿਖੈ ਬਿਤਿਓ ਜਬ। ਕੁਝ ਕੁ ਸਮਾਂ ਘਰ ਦੇ ਵਿੱਚ ਇਸਨੂੰ ਰਹਿੰਦਿਆਂ ਹੋਇਆ ਰਜਾਨੀ ਨੂੰ ਬੀਤਿਆ ਹੈ। ਬਾਲਕ ਮ੍ਰਿਤਕ ਭਾਇਓ ਦੇਖਤ ਤਬ। ਫਿਰ ਕਹਿੰਦੇ ਜਿਹੜਾ ਬੱਚਾ ਅਰਜਾਨੀ ਹੈ ਮਰ ਗਿਆ ਹੈ ਤਦੋਂ ਮਾਤਾ ਨੇ ਦੇਖਿਆ ਹੈ। ਸ਼ੁਕਾਰਤ ਜਨਨੀ ਗੁਰ ਪਾਸ। ਇਕੱਠਾ ਪੜ ਸ਼ੁਕਾਰਤ, ਸ਼ੋਕ ਨਾਲ ਵਿਆਕੁਲ ਹੋਈ ਜਿਹੜੀ ਮਾਤਾ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ। ਰੁਦਤ ਦੀਨ ਕੀਨਸ ਅਰਦਾਸ। ਰੁਦਿਆ ਹੋਇਆ ਦੀਨ ਨਿਵਾਣੀ ਆਈ ਹੋ ਕੇ ਅਰਦਾਸ ਜੋਦਰੀ ਕੀਤੀ ਹੈ। ਲੋਕ ਹਜ਼ਾਰਨ ਕੇ ਰਸਹਾਇਕ। ਆਪ ਜੀ ਤਾਂ ਹਜ਼ਾਰਾਂ ਲੋਕਾਂ ਦੇ ਸਹਾਇਤਾ ਕਰਨ ਵਾਲੇ ਹੋ। ਜਗ ਗੁਰ ਹੋ ਤੁਮ ਸਹਿਜ ਸੁਭਾਇਕ। ਇਸ ਸਮੇਂ ਮਹਾਰਾਜ ਸਾਰੇ ਸੰਸਾਰ ਦੇ ਤੁਸੀਂ ਗੁਰੂ ਹੋ, ਇਸ ਤਰ੍ਹਾਂ ਸੁਤੇ ਸਵਾਈ। ਮੋਹ ਪਰ ਕਿਰਪਾ ਆਪਣੀ ਧਰੀਏ। ਮੇਰੇ ਉੱਪਰ ਵੀ ਮਹਾਰਾਜ ਆਪ ਸੁਤੇ ਸਿਰ ਦੀ ਕਿਰਪਾ ਰੱਖੀਏ। ਪੁੱਤਰ ਮਰਿਓ ਜੀਵਾਵਨ ਕਰੀਏ। ਇਹ ਮਹਾਰਾਜ ਫੇਰ ਹੁਣ ਦੂਜੀ ਵਾਰ ਪੁੱਤਰ ਮਰ ਗਏ, ਆਪ ਇਹਨੂੰ ਜੀਵਾਣਾ ਕਰੀਏ। ਦੀਨ ਸੁਨੁਖਾ ਕੇ ਸੁਣ ਬੈਨ। ਆਪਣੀ ਜਿਹੜੀ ਤੂੰ ਹੈ ਉਹਦੇ ਜਿਹੜੇ ਬਹੁਤ ਆਈਨ ਬਾਣੀਆਂ ਵਾਲੇ ਬਚਨ ਸੁਣ ਕੇ। ਭਏ ਭਰੇ ਕਿਰਪਾ ਸੋ ਸੁੰਦਰ ਨੈਣ। ਸੋਹਣੇ ਜਿਹੜੇ ਨੇਤਰ ਆਪ ਜੀ ਨੇ ਕਿਰਪਾ ਨਾਲ ਭਰ ਲਏ ਹਨ, ਕਿਰਪਾ ਵਿੱਚ ਆ ਗਏ ਹਨ। ਬਾਲਕ ਪੁਨ ਤਤਕਾਲ ਜਵਾਇਵ। ਜਿਹੜਾ ਬੱਚਾ ਪੁਨਾ ਬੜੀ ਛੇਤੀ ਇਸਨੂੰ ਜਵਾ ਦਿੱਤਾ ਹੈ। ਅਰਜਾਨੀ ਤੇ ਨਾਮ ਤਰਾਇਵ। ਇਹਦਾ ਨਾਮ ਜਿਹੜਾ ਅਰਜਾਨੀ ਕਰਕੇ ਸਤਿਗੁਰੂ ਜੀ ਨੇ ਰੱਖਿਆ ਹੈ। ਪੋਤਰੇ ਤੀਨ ਮੋਹਰੀ ਨੰਦ। ਪਿੱਛੇ ਪ੍ਰਸੰਗ ਐਸੇ ਵੀ ਆ ਚੁੱਕਾ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਗੋਇੰਦਵਾਲ ਦੀ ਮਾਤਾ, ਇਹਦਾ ਤਾਪ ਬੁਖਾਰ ਦੇ ਨਾਲ ਪੁੱਤਰ ਮਰ ਗਿਆ ਸੀ ਤੇ ਗਏ ਤਾਪ ਨਾਲ, ਅਤੇ ਗੁਰੂ ਮਹਾਰਾਜ ਨੇ ਉਸਨੂੰ ਜਵਾਲ ਦਿੱਤਾ ਸੀ। ਫਿਰ ਵਚਨ ਕੀਤਾ ਵੀ ਜਿੰਨਾ ਸਦਾ ਸਰੀਰ ਸੰਸਾਰ ਵਿੱਚ ਰਹੇ ਉਹਨਾਂ ਚਿਰ ਮਾਂ ਪਿਓ ਦੇ ਅੱਗੇ ਕੋਈ ਪੁੱਤਰ ਨਾ ਮਰੇ। ਇਸ ਤਰ੍ਹਾਂ ਵੀ ਇਹ ਜਿਹੜਾ ਪ੍ਰਸੰਗ ਹੈ ਹੁਣ ਤਾਂ ਉਹ ਤੋਂ ਉਲਟ ਹੈ, ਇੱਥੇ ਤਾਂ ਵਾਰ ਵਾਰ ਮਰੀ ਜਾਂਦਾ ਹੈ, ਗੁਰੂ ਮਹਾਰਾਜ ਦਾ ਪੁੱਤਰ ਹੀ ਮਰਦਾ ਹੈ। ਵੀ ਇਹ ਕੀ ਜਿਹੜੀ ਇਹ ਪ੍ਰਸੰਗ ਪਹਿਲਾਂ ਦਾ ਹੈ ਅਤੇ ਕਵੀ ਜੀ ਨੇ ਇਹ ਪ੍ਰਸੰਗ ਨੂੰ ਬਾਅਦ ਵਿੱਚ ਇੱਥੇ ਲਾਇਆ ਹੈ। ਉਹ ਜਦੋਂ ਮਾਤਾ ਲੈ ਕੇ ਆਈ ਸੀ ਨਾ ਤੀਜੇ ਤਾਪ ਦੇ ਮਰੇ ਹੋਏ ਪੁੱਤਰ ਨੂੰ, ਉਹ ਪ੍ਰਸੰਗ ਇਹ ਬਾਅਦ ਵਿੱਚ ਆਉਣਾ ਸੀ ਅਤੇ ਇਹ ਪਹਿਲਾਂ ਲਾਉਣਾ ਸੀ। ਇਸ ਕਰਕੇ ਉਸ 'ਤੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਹੈ। ਇਸ ਤਰ੍ਹਾਂ ਜਿਹੜਾ ਹੈ ਰਜਾਨੀ ਪੋਤਰਾ ਪਹਿਲਾਂ ਮਰਿਆ ਸੀ, ਵਾਰ ਵਾਰ ਜਦੋਂ ਉਹ ਤਿੱਗੇ ਤਾਪ ਵਾਲਾ ਪੁੱਤਰ ਮਨੋਰਿਆ ਕਰਤਾ ਬਚਨ ਕਰਦਾ, ਉਦੋਂ ਬਾਅਦ ਨਹੀਂ ਕੋਈ ਮਰਿਆ ਸੀ। ਇਸ ਕਰਕੇ ਜਿਹੜਾ ਪ੍ਰਸੰਗ ਹੈ ਪਹਿਲਾਂ ਦਾ ਸਮਝਣਾ ਹੈ। ਪ੍ਰਗਟ ਭਏ ਜਗ ਬਿਖੈ ਬਿਲੰਦ। ਗੁਰੂ ਅਮਰਦਾਸ ਸਾਹਿਬ ਜੀ ਸੰਸਾਰ ਦੇ ਵਿੱਚ ਬੜੇ ਪ੍ਰਗਟ ਹੋਏ ਹੈ ਤੇ ਤਿੰਨ ਜਿਹੜੇ ਪੋਤਰੇ ਉਹ ਵੀ ਬੜੇ ਪ੍ਰਗਟ ਹੋਏ ਹੈ ਸੰਸਾਰ ਦੇ ਵਿੱਚ, ਅਰਥਮਲ ਜੀ, ਆਨੰਦ ਜੀ ਤੇ ਅਰਜਾਨੀ ਜੀ। ਦਿਨ ਦਿਨ ਪ੍ਰਾਤ ਹਮ ਕੁਲ ਬਿਦਰਾ ਹੈ। ਗੁਰੂ ਮਹਾਰਾਜ ਨੇ ਬਰਰੂ ਬਚਨ ਕਹੇ ਹਨ ਵੀ ਦਿਨਾਂ ਦਿਨੀ ਅਸੀਂ ਆਪਣੀ ਜਿਹੜੀ ਭਲਿਆਂ ਦੀ ਕੁਲ ਇਸ ਨੂੰ ਵਧਾਵਾਂਗੇ, ਸਾਡੀ ਵਧੇ ਫੁੱਲੇਗੀ। ਇਹ ਬਰ ਦਿਓ ਸੁਨਤ ਹਰ ਖੈ ਹੈ। ਆਪਣੇ ਪਰਿਵਾਰ ਨੂੰ ਇਹ ਬਰਰੂ ਬਚਨ ਕਹਿ ਦਿੱਤੇ ਆ, ਸਾਰਾ ਹੀ ਖੁਸ਼ ਹੋਇਆ ਹੈ। ਭਾਈ ਮੋਹਰੀ ਸੰਤਤ ਐਸੇ। ਕਵੀ ਜੀ ਕਹਿੰਦੇ ਆ ਗੁਰੂ ਅਮਰਦਾਸ ਸਾਹਿਬ ਜੀ ਦੇ ਬਰਰੂ ਬਚਨਾ ਕਰਕੇ ਮੋਹਰੀ ਜੀ ਦੀ ਜਿਹੜੀ ਸੰਤਾਨ ਇਸ ਤਰ੍ਹਾਂ ਬਹੁਤੀ ਹੋਈ। ਹੁਣ ਵੀ ਭਾਈ ਮੋਹਰੀ ਜੀ ਦਾ ਜਿਹੜਾ ਪਰਿਵਾਰ ਹੈ ਗੁਰੂ ਘਰ ਨਾਲ ਜੁੜਿਆ, ਵੱਡੀਆਂ ਵੱਡੀਆਂ ਪਦਵੀਆਂ ਅਤੇ ਅਹੁਦੇ ਅਫਸਰ ਬਣੇ ਹੋਏ ਹਨ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਵੀ ਮੋਹਰੀ ਪੁੱਤ ਸਨਮੁਖ ਹੋਇਆ, ਬਰਰੂ ਬਚਨ ਕਹੇ ਸੀ ਵੀ ਚੰਗਾ ਵੇ, ਤੇਰੀ ਬੜੀ ਸੰਤਾਨ ਵਧੇਗੀ, ਗੁਰੂ ਘਰ ਨਾਲ ਸਾਡੇ ਸਥਾਨ ਨਾਲ ਤੇਰੀ ਹਮੇਸ਼ਾ ਬਣੀ ਰਹੇਗੀ। ਇਸ ਦਾ ਜਿਹੜਾ ਪਰਿਵਾਰ ਹੈ ਉਸ ਅਸਥਾਨ ਦੇ ਵਿੱਚ ਕੋਈ ਦਖਲ ਅਦਾਜੀ ਨਹੀਂ ਕਰਦਾ, ਜੋ ਕਰੀ ਕਰਾਈ ਜਾਣ ਉਹਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਸਿੱਧਾ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਅਸਥਾਨ 'ਤੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਉਣਗੇ, ਅਰਦਾਸ ਕਰਕੇ ਮੱਥਾ ਟੇਕ ਕੇ ਬਸ ਵਾਪਸ ਪਰਤ ਜਾਣਗੇ। ਕਿਉਂਕਿ ਮਹਾਰਾਜ ਨੇ ਕਿਹਾ ਸੀ ਵੀ ਸਾਡੇ ਅਸਥਾਨ ਨਾਲ ਤੇਰੀ ਹਮੇਸ਼ਾ ਬਣੀ ਰਹੇਗੀ ਕੋਈ, ਇਸ ਕਰਕੇ ਇਹਨਾਂ ਦਾ ਘਰ ਦਾ ਕੋਈ ਨਹੀਂ ਵਿਗਾੜਦਾ, ਨਹੀਂ ਤਾਂ ਗੋਂਦੇ ਖੱਤਰੀ ਨੂੰ ਹੱਕ ਜਗਵਾਉਂਦਾ ਵੀ ਸਾਡਿਆਂ ਨੇ ਗੋਇੰਦਵਾਲ ਬਣਾਇਆ ਹੈ ਅਤੇ ਸਾਡਾ ਹੈ, ਤੁਸੀਂ ਕੀ ਇੱਥੇ ਕਮੇਟੀ ਵਾਲੇ ਲੱਗਦੇ ਨੇ ਕਲੋਏ ਇੱਥੋਂ। ਉਹ ਬਰਰੂ ਬਚਨ ਕਰਕੇ ਕੋਈ ਦਖਲ ਦਾਜੀ ਨਹੀਂ ਕਰਦੇ ਨੇ, ਹਮੇਸ਼ਾ ਹੀ ਸਤਿਗੁਰੂ ਦੇ ਅਸਥਾਨ ਉੱਪਰ ਸ਼ਰਧਾ ਹੀ ਰੱਖਦੇ ਆ। ਕਿਉਂਕਿ ਮਹਾਰਾਜ ਨੇ ਬਹੁਤ ਕੁਛ ਇਹਨਾਂ ਨੂੰ ਪਹਿਲਾਂ ਹੀ ਵੱਡਿਆ, ਵੱਡੇ ਵੱਡਿਆਂ ਅਹੁਦਿਆਂ 'ਤੇ ਵਿਧਾਨ ਅਫਸਰ ਮੁੜ ਕੇ ਆਨੰਦ ਲੈਂਦੇ ਆ। ਫਿਰ ਇਹਦੇ ਪੂਜਾ ਦੇ ਧਾਨ ਵਿੱਚ ਕੀ ਇਹਨਾਂ ਨੇ ਝਾਕਣਾ ਅਤੇ ਕੀ ਲੜਨਾ ਹੈ। ਮੋਹਨ ਕਥਾ ਸੁਣੋ ਭੀ ਜੈਸੇ। ਹਾਂ, ਜਿਵੇਂ ਅੱਗੇ ਵੱਡੇ ਪੁੱਤਰ ਮੋਹਨ ਦੀ ਕਥਾ ਹੋਈ ਉਹ ਵੀ ਸੁਣ ਲਓ। ਦੇਹ ਬੁੱਧ ਨਹਿ ਬੜ ਅਵਧੂਤ। ਇਹ ਬੜਾ ਤਕੜਾ ਕਹਿੰਦੇ ਅਵਧੂਤ ਹੈ, ਸੁਧ ਚਿੱਤ ਵਾਲਾ ਹੈ, ਬੜਾ ਅਵਧੂਤ ਬਿਰਾਕਤ ਹੈ, ਅਸੰਗ ਰਹਿਣ ਵਾਲਾ ਹੈ। ਦੇਹ ਦੀ ਦੇਰੀ ਅਤੇ ਬੁੱਧੀ ਉਹ ਕੋਈ ਹਮੇਸ਼ਾ ਇਹਨੂੰ ਪਤਾ ਹੀ ਨਹੀਂ ਲੱਗਦਾ ਹੈ, ਨਾ ਕੋਈ ਵਿਚਾਰ ਹੈ, ਨਾ ਕੋਈ ਦੇਹ ਦਾ ਪਤਾ ਲੱਗਦਾ, ਵੀ ਖਾਣ ਪੀਣ ਦਾ ਪਤਾ ਨਹੀਂ ਚੱਲਦਾ ਹੈ। ਪੂਰਨ ਪੁਰਖ ਸਤਿਗੁਰੂ ਸਪੂਤ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਸ੍ਰੇਸ਼ਟ ਪੁੱਤਰ ਹੈ, ਪੂਰਨ ਭਗਤ ਹੈ। ਵਿਦਨ ਖੇਦ ਨਹਿ ਸੋਕ ਨਾ ਹਰਖਾ। ਇਹਨੂੰ ਕਹਿੰਦੇ ਵਿਦਨ ਖੇਦ ਨਹੀਂ, ਕੋਈ ਘਾਟਾ ਨਹੀਂ, ਕੋਈ ਵਾਧਾ ਨਹੀਂ ਹੈ, ਕੋਈ ਚੁੱਕੀ ਜਾਏ, ਕੋਈ ਰੱਖੀ ਜਾਏ, ਕੋਈ ਸ਼ੋਗਮ ਨਹੀਂ ਹੈ। ਅੰਤਰ ਕੇ ਰਸ ਨੇ ਮਨ ਕਰਖਾ। ਜਿਹੜਾ ਅੰਦਰਲਾ ਆਤਮ ਰਸ ਹੈ, ਬ੍ਰਹਮਾਨੰਦ ਹੈ, ਉਹਦੇ ਰਸ ਨੇ ਇਹਨੂੰ ਇਹਦੇ ਮਨ ਨੂੰ ਖਿੱਚਿਆ, ਉਹਦੇ ਵਿੱਚ ਮਨ ਲਵਲੀਨ ਰਹਿੰਦਾ ਹੈ ਇਸਦਾ। ਇੱਕ ਦਿਨ ਸ੍ਰੀ ਗੁਰ ਸਹਿਜ ਸੁਭਾਏ। ਇੱਕ ਦਿਨ ਦੀ ਗੱਲ ਹੈ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਬੋਜ ਵਿੱਚ ਹੀ ਸੁੱਤੇ ਸਿੱਧ ਪਿਖ ਮੋਹਨ ਸਿਸ ਬਾਕ ਅਲਾਏ। ਵੱਡੇ ਪੁੱਤਰ ਮੋਹਨ ਵੱਲੀ ਤੱਕਿਆ, ਬਰਰੂ ਬਚਨ ਕਹੇ ਹਨ। ਆਓ ਪੁੱਤਰ ਮੋਹਨ ਮਸਤਾਨੇ। ਐ ਵੀ ਸੰਸਾਰ ਦੀ ਤਰਫੋਂ ਦਵਾਨੇ ਮਸਤਾਨੇ, ਪੁੱਤਰ ਮੋਹਨ ਆਵੇ ਸਾਡੀ ਹਜ਼ੂਰੀ ਵਿੱਚ। ਸਹਿਜ ਸਰੂਪ ਬਿਖਿਆ ਗੱਲ ਤਾਨੇ। ਪੁੱਤਰ ਜਿਹੜਾ ਸਹਿਜ ਸਰੂਪ ਹੈ, ਗਿਆਨ ਸਰੂਪ ਹੈ, ਸ਼ਾਨ ਸਰੂਪ ਹੈ, ਉਹਦੇ ਵਿੱਚ ਤੂੰ ਗਲਤਾਨੇ ਕੀ ਲਵਲੀਨ ਹੋ ਰਿਹਾ ਹੈ। ਤਿਸ ਦਿਨ ਤੇ ਮੋਹਨ ਲਹਿ ਗਿਆਨ। ਆਏ ਬਰਰੂ ਬਚਨਾਂ ਦੇ ਕਹਿਣ ਕਰਕੇ ਉਸੇ ਦਿਨ ਤੋਂ ਜਿਹੜਾ ਇਹ ਮੋਹਨ, ਇਸਨੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ ਹੈ। ਦੇਹ ਬੁੱਧ ਅਰ ਦੁਆਤੀ ਹਾਨ। ਜਿਹੜੀ ਦੇਹ ਹੈ ਤੇ ਬੁੱਧ ਹੈ, ਦਵੈਤ ਭਾਵੇ ਸਾਰਿਆਂ ਨੂੰ ਨਾਸ ਕਰ ਦਿੱਤਾ ਹੈ। ਅਛਤ ਦੇਹ ਦੇਹ ਨਹ ਜਾਣੇ, ਹਾਂ ਸਰੀਰ ਦੇਹ ਦੇ ਹੁੰਦਿਆਂ ਹੋਇਆਂ ਦੇਹ ਨੂੰ ਆਪਣਾ ਕਰਕੇ ਨਹੀਂ ਇਹ ਜਾਣਦਾ ਹੈ। ਪਰਮ ਆਤਮਾ ਆਨੰਦ ਸਮਾਨੇ, ਜਿਹੜਾ ਮਹਾਨ ਪਰਮ ਆਤਮਾ ਆਪਣਾ ਆਪੇ ਉਹਦੇ ਵਿੱਚ ਸਮਾਇਆ ਰਹਿੰਦਾ ਹੈ। ਰਹਿ ਇਕਾਂਤ ਕੋਠਰੀ ਬੈਠੇ ਹੋ, ਆਪਣਾ ਜਿਹੜਾ ਮਕਾਨ ਹੈ ਉਹਦੇ ਵਿੱਚ ਇਕੱਲਿਆ ਹੋ ਕੇ ਬਹਿ ਜਾਂਦਾ ਹੈ। ਮਨ ਇੰਦਰੀ ਕੇ ਸਹਿਤ ਸਹਿਕ ਇਕੱਠੇ ਹੋ, ਜਿਹੜਾ ਮਨ ਹੈ ਗਿਆਨ ਇੰਦਰੀਆਂ ਦੇ ਸਹਿਤ ਉਹ ਸਾਰਿਆਂ ਨੂੰ ਇਕੱਠਾ ਕਰਕੇ ਐਨ ਕੰਟਰੋਲ ਵਿੱਚ ਕਰਕੇ ਬੈਠਾ ਰਹਿੰਦਾ ਹੈ। ਕਰ ਹੈ ਕਪਾਟ ਅਸੰਜਤ ਦਰਕੇ, ਆਪਣਾ ਜਿਹੜੇ ਦਰਵਾਜ਼ੇ ਦੇ ਤਖਤੇ ਉਹਨਾਂ ਨੂੰ ਅੰਦਰੋਂ ਇਹ ਬੰਦ ਕਰ ਲੈਂਦਾ ਹੈ। ਮੋਹਨ ਜੀ ਕਹਿਸੇ ਕਹੈ ਨਾ ਸੁਣੈ ਨਿਕਰ ਕੇ, ਨਾ ਬਾਹਰ ਨਿਕਲ ਕੇ ਨਾ ਕਿਸੇ ਦੀ ਗੱਲ ਸੁਣਦਾ ਹੈ ਤੇ ਨਾ ਨਿਕਲ ਕੇ ਬਾਹਰ ਕਿਸੇ ਨਾਲ ਕੋਈ ਗੱਲ ਹੀ ਕਹਿੰਦਾ ਹੈ। ਇੱਕ ਦਿਨ ਰਹੇ ਕਪਾਟ ਅਸੰਜਤ, ਇੱਕ ਦਿਨ ਦੀ ਗੱਲ ਬਾਤ ਹੈ, ਜਿਹੜੇ ਘਰ ਦੇ ਦਰਵਾਜ਼ੇ ਤਖਤੇ ਉਹ ਤਾਂ ਬੰਦ ਹੈ। ਮਹਿਰ ਨਿਕਸ ਗਮਨਿਓ ਮਨ ਰੰਜਤ, ਆਪਣੇ ਮਨ ਦੀ ਖੁਸ਼ੀ ਅਨੁਸਾਰ ਮੌਜ ਅਨੁਸਾਰ ਕਹਿੰਦੇ ਦਿਨ ਦੇਹ ਦੇ ਸਮੇਤ ਹੀ ਨਿਕਲ ਕੇ ਬਾਹਰ ਚਲਿਆ ਗਿਆ ਹੈ। ਆਇਸ ਦੇ ਗੁਰਸਿੱਖ ਪਠਾਏ, ਗੁਰੂ ਅਮਰਦਾਸ ਸਾਹਿਬ ਜੀ ਨੇ ਆਗਿਆ ਦੇ ਕੇ ਸਿੱਖਾਂ ਨੂੰ ਭੇਜਿਆ ਇਹਦੇ ਮਕਾਨ ਵੱਲ ਨੂੰ। ਅੰਤਰ ਮੋਹਨ ਦੇਹ ਬਿਠਾਏ, ਮਹਾਰਾਜ ਕਹਿੰਦੇ ਵੀ ਜਿਹੜਾ ਮੋਹਨ ਹੈ ਨਾ ਉਹ ਮਕਾਨ ਤੋਂ ਬਾਹਰ ਨਿਕਲਿਆ ਫਿਰਦੇ, ਉਹਨੂੰ ਅੰਦਰ ਜਿਜਲਾ ਕੇ ਬਿਠਾ ਦਿਓ। ਗਮਨੇ ਦੇਖਤ ਜਹ ਕਹਿ ਥਾਏ, ਕਹਿੰਦੇ ਸਿੱਖ ਗਏ ਆ ਜਿੱਥੇ ਕਿੱਥੇ ਥਾਵਾਂ ਵਿੱਚ ਦੇਖਿਆ ਹੈ, ਭਾਇਓ ਅਲੋਪ ਨਾ ਦੇਖਿਓ ਜਾਏ, ਉਹ ਆਪਣੇ ਇਹਦੇ ਘਰ ਦੇ ਵਿੱਚ ਵੀ ਜਾ ਕੇ ਦੇਖਿਆ, ਕਹਿੰਦੇ ਉਹ ਅਲੋਪ ਹੀ ਹੋਇਆ ਦਿਸਦੇ ਹੀ ਨਹੀਂ ਆ ਵੀ ਕਿੱਧਰ ਨੂੰ ਗਿਆ। ਕਿਤਕ ਸਮੇਂ ਮੈਂ ਕੋਠੇ ਮਾਹੇ, ਕੁਝ ਕੁ ਸਮੇਂ ਤੋਂ ਬਾਅਦ ਆਪਣੇ ਰਹਿਸ਼ੀ ਮਕਾਨ ਵਿੱਚ ਕੋਠੇ ਵਿੱਚ ਹੀ ਪ੍ਰਗਟ ਪਾਏ ਦੇਖ ਸਭ ਤਾਹੇ, ਪ੍ਰਗਟ ਹੋਏ ਹੈ ਸਭ ਸਿੱਖ ਦੇਖ ਰਹੇ ਹੈ। ਅੰਤਰ ਧਿਆਨ ਹੋਤ ਕਿਹ ਕਾਲ, ਕਿਸੇ ਕਿਸੇ ਸਮੇਂ ਕਹਿੰਦੇ ਮੋਹਨ ਜੀ ਮਕਾਨ ਵਿੱਚ ਬੈਠਾ ਬੈਠਾ ਹੀ ਅਲੋਪ ਹੋ ਜਾਂਦਾ, ਗੁਪਤ ਹੋ ਜਾਂਦਾ ਹੈ। ਕਬ ਹੂੰ ਪ੍ਰਗਟ ਪਿਖ ਹੈ ਨਰ ਜਾਲ, ਕਦੇ ਕਦੇ ਬਹੁਤੇ ਲੋਕ ਮਕਾਨ ਦੇ ਵਿੱਚ ਪ੍ਰਗਟ ਰੂਪ ਵਿੱਚ ਹੀ ਇਹਨੂੰ ਬੈਠਾ ਵੇਖਦੇ ਹਨ। ਸਿਰ ਤੇ ਨਗਨ ਰਹਿ ਕਬ ਵੈਸੇ, ਕਦੇ ਕਦੇ ਪੱਗ ਵੀ ਨਹੀਂ ਬੰਨਦਾ ਹੈ ਸਿਰ ਤੋਂ, ਕਹਿੰਦੇ ਇਸ ਤਰ੍ਹਾਂ ਨੰਗਾ ਹੀ ਬੈਠਾ ਰਹਿੰਦਾ। ਕਰਤ ਚੇਸ਼ਟਾ ਉਨਮਤ ਜੈਸੇ, ਜਿਹੜੇ ਕੋਈ ਦੀਵਾਨੇ ਮਸਤਾਨੇ ਹੁੰਦੇ ਉਸ ਤਰ੍ਹਾਂ ਦੀ ਕਹਿੰਦੇ ਕਿਰਿਆ ਜੀ ਕਰ ਲੈਂਦਾ, ਇਸੇ ਤਰ੍ਹਾਂ ਹੀ ਹੋ ਜਾਣੀ ਹੱਥ ਪੈਰ ਜੇ ਹਿਲਾਈ ਜਾਂਦਾ ਬੱਚਿਆਂ ਵਾਂਗ ਦੀਵਾਨਿਆਂ ਵਾਂਗ। ਜੁਗ ਹਾਥਨ ਸੋ ਭੋਜਨ ਖਾਵੇ, ਜਦੋਂ ਭੋਜਨ ਛਕਣਾ ਹੁੰਦਾ ਫਿਰ ਕਹਿੰਦੇ ਦੋਵੇਂ ਹੱਥਾਂ ਨਾਲ ਖਾਂਦਾ, ਇੱਧਰ ਹੱਥ ਨਾਲ ਵੀ ਬੁਰਕੀ ਪੈਂਦਾ ਦੂਜੇ ਹੱਥ ਨਾਲ ਵਿੱਚ ਮੂੰਹ ਵਿੱਚ ਬੁਰਕੀ ਪਾਉਂਦਾ ਹੈ। ਕਬ ਹੋ ਮੋਨ ਕਬ ਊਚ ਅਲਾਵੇ, ਕਦੇ ਕਦੇ ਬਿਲਕੁਲ ਹੀ ਚੁੱਪ ਕਰ ਜਾਂਦਾ, ਕਦੇ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ। ਐਸੀ ਦਸ਼ਾ ਦੇਖ ਤਿਸ ਮਾਤਾ, ਇਸ ਤਰ੍ਹਾਂ ਮੋਹਨ ਦੀ ਜਿਹੜੀ ਮਾਂ ਹੈ ਉਸਨੇ ਰਾਮੋ ਨੇ ਇਸਦੀ ਹਾਲਤ ਦੇਖ ਕੇ ਡਿੱਗ ਆਈ ਗੁਰ ਆਨੰਦ ਦਾਤਾ, ਆਨੰਦ ਦੇ ਦਾਤਾ ਪਤੀ ਗੁਰੂ ਹੈ ਇਸ ਤਰ੍ਹਾਂ ਸਜੂਰੀ ਵੀ ਚੱਲ ਕੇ ਆਏ ਰਾਮੋ ਜੀ। ਬਿਨਾ ਸਹਿਤ ਮਨ ਦੀਨ ਬਖਾਨੇ, ਹਾਂ ਇਸ ਤਰ੍ਹਾਂ ਬੇਨਤੀ ਦੇ ਸਹਿਤ ਸਤਿਗੁਰੂ ਅੱਗੇ ਬਚਨ ਕਹੇ। ਤੁਮ ਸੋ ਦ੍ਰਿਸ਼ਟ ਤੇ ਬਾਵਰ ਸਿਆਨੇ, ਗੁਰੂ ਅਮਰਦਾਸ ਸਾਹਿਬ ਜੀ ਤੁਹਾਡੀ ਮਿਹਰ ਭਰੀ ਨਿਗਾਹ ਨਾਲ ਤਾਂ ਕਮਲੇ ਵੀ ਸਿਆਣੇ ਹੋ ਜਾਂਦੇ। ਮ੍ਰਿਤਕ ਭਾਏ ਜੀਵਹਿ ਤਤਕਾਲ, ਜਿਹੜਾ ਮਰ ਜਾਂਦਾ ਹੈ ਤੁਹਾਡੀ ਮੇਰ ਦੀ ਨਿਗਾਹ ਹੋ ਜਾਏ ਬੜੀ ਛੇਤੀ ਜੀ ਪੈਂਦਾ ਹੈ। ਕਾਰਜ ਸਿੱਧ ਕਰੋ ਸਿੱਖ ਜਾਲ, ਇਸ ਤਰ੍ਹਾਂ ਮਾਰਾ ਬਹੁਤੇ ਸਿੱਖਾਂ ਦੇ ਜਿੰਨੇ ਕੰਮ ਹੈ ਆਪ ਪੂਰੇ ਕਰਦੇ ਹੋ ਸਵਾਰ ਦਿੰਦੇ ਹੋ। ਜੇਠੋ ਪੁੱਤਰ ਸੁਮਤ ਜੁਤ ਰਾਵਰ, ਇਹ ਪਤੀ ਸਤਿਗੁਰੂ ਕੀ ਦੱਸਾਂ ਆਪ ਜੀ ਦਾ ਜਿਹੜਾ ਵੱਡਾ ਪੁੱਤਰ ਮੋਹਨ ਹੈ ਇਹ ਹਮੇਸ਼ਾ ਕਿਮ ਹੋਇਆ ਹੋ ਮੋਹਨ ਇਹ ਬਾਵਰ, ਇਹ ਬੜਾ ਸਿਆਣਾ ਸੀ ਕਿਸ ਤਰ੍ਹਾਂ ਇੱਕ ਮਧਵਾਨਾ ਮਸਤਾਨਾ ਜਾ ਹੋ ਗਿਆ ਹੈ। ਜਾਨਤ ਹੋਤੇ ਜੇ ਇਮ ਮਮ ਮਾਹੂ, ਹੇ ਮਾ ਸਤਿਗੁਰੂ ਜੀ, ਜੇ ਮੈਂ ਮਨ ਵਿੱਚ ਜਾਣਦੀ ਹਿੰਦੀ ਇਸ ਤਰ੍ਹਾਂ ਹੀ, ਤੋ ਕਾਹੇ ਕੀਨਸ ਇਸ ਵਿਆਹੂ, ਇਹਨ ਦਵਾਨਾ ਮਸਤਾਨਾ ਜਾ ਕਵਲਾ ਜਾ ਬਣਨਾ, ਕਿਸੇ ਨੇ ਬੋਲਣਾ ਚਿਰਨਾ ਨਹੀਂ ਹੈ, ਸੁਣਨੀ ਨਹੀਂ ਹੈ, ਫਿਰ ਇਹਦਾ ਵਿਆਹ ਕਿਉਂ ਕਰਨਾ ਸੀ ਕਮਰੇ ਦਾ। ਵੱਡੀ ਸਨੂਖਾ ਪਤੀ ਬਹੀਨੀ, ਹਮਾਰਾ ਆਪ ਜਾਣਦੇ ਹੋ ਸਾਡੀ ਜਿਹੜੀ ਵੱਡੀ ਨੂੰਹ ਹੈ, ਕਹਿੰਦੇ ਉਹ ਪਤੀ ਤੋਂ ਬਗੈਰ ਹੈ, ਰਹਿਤ ਬਸੂਰਤ ਦੁੱਖ ਤੇ ਦੀਨੀ, ਆ ਦੁੱਖ ਨਾਲ ਦੀਨ ਹੋਈ ਆਈ ਨਿਮਾਣੀ ਹੋਈ ਉਹ ਝੂਰਦੀ ਰਹਿੰਦੀ ਹੈ, ਮੈਂ ਟਿਕ ਦੇਖੋ ਤਿਸ ਪਛਤਾਵਾਂ, ਹਮਾਰਾ ਇਸ ਤਰ੍ਹਾਂ ਨੂੰਹ ਨੂੰ ਮੈਂ ਕੋਲ ਦੇਖਦੀ ਹਾਂ ਤੇ ਪਛਤਾਵਾ ਕਰਦੀ ਹਾਂ, ਪਰੀ ਲਾਜ ਬਸ ਕਹਿ ਨਕਾਊ, ਉਹ ਮੇਰੀ ਨੂੰਹ ਮਹਾਰਾਜ ਲੱਜਿਆ ਦੇ ਬਸ ਪਈ, ਕਿਸੇ ਨੂੰ ਕੁਝ ਨੀ ਕਹਿੰਦੀ ਸੁਣਦੀ ਹੈ, ਹਰਖ ਸਮੇਤ ਹੋਤ ਕਬ ਨਾਹੀ, ਇਸ ਤਰ੍ਹਾਂ ਮਹਾਰਾਜ ਮੇਰੀ ਜਿਹੜੀ ਵੱਡੀ ਨੂੰਹ ਹੈ ਕਦੇ ਵੀ ਖੁਸ਼ੀ ਦੇ ਸਹਿਤ ਹੁੰਦੀ ਹੀ ਨਹੀਂ, ਅਪਰ ਤੇ ਨਾ ਕੋ ਪਿਖ ਸੁਖ ਪਾਮਾਹੀ, ਹੋਰ ਨਾ ਇਸਤਰੀਆਂ ਨੂੰ ਸੁਖ ਸੁਖ ਵੇਖ ਕੇ ਆਪਣੇ ਮਨ ਵਿੱਚ, ਸੰਤਤ ਹੀਨੀ ਪਰਮ ਬਯੋਗਨ, ਇੱਕ ਤਾਂ ਪਤੀ ਦਾ ਵਿਛੋੜਾ, ਇੱਕ ਉਹਦੇ ਘਰ ਦੇ ਵਿੱਚ ਕੋਈ ਸੰਤਾਨ ਨੀ ਬੱਚਾ ਹੈ ਨਹੀਂ ਹੈ, ਚਹਿਤ ਨਾ ਬਸਨ ਬਿਭੂਖਨ ਸੋਗਨ, ਸੋਗ ਵਿੱਚ ਗਮ ਵਿੱਚ ਡੁੱਬੀ ਰਹਿੰਦੀ ਹੈ, ਕੋਈ ਚੰਗਾ ਵਸਤਰ ਵੀ ਨੀ ਪਾਉਣਾ ਚਾਹੁੰਦੀ ਹੈ, ਤਿਮ ਦੁੱਖ ਤੇ ਦੁਖੀਆ ਮਨ ਮੇਰੋ, ਨੂੰਹ ਨੂੰ ਦੁੱਖ ਦੇਖ ਕੇ ਮੇਰਾ ਮਨ ਦੁਖੀ ਹੁੰਦਾ, ਪਰਮ ਅਨਾਥ ਸਮਾਨ ਜੇ ਹੇਰੋ, ਬਹੁਤ ਕੋਈ ਯਤੀਮ ਜੀ ਹੋਵੇ ਇਸ ਤਰ੍ਹਾਂ ਮੈਂ ਉਹਨੂੰ ਵੇਖਦੀ ਹਾਂ, ਸੁਣ ਸ੍ਰੀ ਅਮਰ ਪ੍ਰਸੰਨ ਭਏ ਹੈ, ਇਸ ਤਰ੍ਹਾਂ ਪਤਨੀ ਰਾਮੋ ਤੋਂ ਬਚਨ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਹੋ ਗਏ, ਮੋਹਨ ਮਹਾ ਆਨੰਦ ਰਹੇ ਹੈ, ਕਹਿੰਦੇ ਜਿਹੜਾ ਮੋਹਨ ਕਮਲਾ ਨਹੀਂ ਹੈ ਤੇ ਬੜੇ ਮਹਾਨ ਆਨੰਦ ਦੇ ਵਿੱਚ ਲਵਲੀਨ ਹੋ ਰਿਹਾ ਹੈ, ਮੋਹਨ ਮੋਹ ਨਾ ਭੇਦ ਸੋ ਏਕ, ਜਿਹੜਾ ਮੋਹਨ ਵੱਡਾ ਪੁੱਤਰ ਹੈ ਉਹਦੇ ਵਿੱਚ ਤੇ ਮੇਰੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਹੈ, ਅਸੀਂ ਕੋਈ ਰੂਪ ਹੋ ਗਏ ਆ, ਲੀਨ ਸਮੁੰਦਰ ਆਨੰਦ ਵਿਵੇਕ, ਇਸ ਤਰ੍ਹਾਂ ਕਹਿੰਦੇ ਜਿਹੜਾ ਆਨੰਦ ਤੇ ਵਿਵੇਕ ਵਿਚਾਰ ਦਾ ਬ੍ਰਹਮ ਵਿਚਾਰ ਦਾ ਆਨੰਦ ਉਹਦੇ ਸਮੁੰਦਰ ਵਿੱਚ ਇਹ ਲੀਨ ਹੋਇਆ ਹੋਇਆ ਹੈ, ਗੁਹਜ ਕਥਾ ਇਹ ਕਿਮ ਨਹਿ ਕਹੈ, ਹਾਏ ਜਿਹੜੀ ਗੁੱਝੀ ਕਥਾ ਇਹ ਕਿਸ ਤਰ੍ਹਾਂ ਵੀ ਕਹੀ ਨਹੀਂ ਜਾ ਸਕਦੀ, ਇਹ ਅਸੀਂ ਜਾਣਦੇ ਜਾਂ ਇਹ ਮੋਹਨ ਜਾਣਦਾ, ਮੋਹਨ ਸਭ ਵਿਦ ਪੂਰਨ ਹੈ, ਜਿਹੜਾ ਮੋਹਨ ਹੈ ਪੁੱਡਾ ਪੁੱਤਰ ਸਾਡਾ ਕਮਲਾ ਨਹੀਂ, ਇਹ ਸਭ ਤਰ੍ਹਾਂ ਕਰਕੇ ਪੂਰਾ ਬ੍ਰਹਮ ਗਿਆਨੀ ਹੈ, ਕਹਿਤ ਸਨੂਖਾ ਮੋਰ ਅਨਾਥ, ਹਾਂ ਹੇਕ ਮਹਾਰਾਜ ਕਹਿੰਦੇ ਵੀ ਹੇ ਰਾਮੋ ਜੋ ਤੂੰ ਕਹਿੰਦੀ ਹੈ ਵੀ ਮੇਰੀ ਜਿਹੜੀ ਨੂੰਹ ਹੈ ਨਾਸਨੀ ਜੀ ਜਿਤੇਮਣੀ ਜੀ ਬਣੀ ਹੈ, ਜਾਂ ਤੇ ਇਮ ਕਹੀਏ ਤੇ ਸਾਥ, ਇਸ ਕਰਕੇ ਵੀ ਆਪਣੀ ਨੂੰਹ ਨੂੰ ਜਾ ਕੇ ਸਾਡੇ ਵੱਲੋਂ ਇਸ ਤਰ੍ਹਾਂ ਦੇ ਬਚਨ ਤੂੰ ਕਹਿ ਦੇ, ਵਸਤਰ ਨਵੀਨ ਦੇਹ ਪਰ ਪਹਿਰਾਏ, ਆਪਣੇ ਸਰੀਰ ਦੇ ਉੱਪਰ ਨਵੇਂ ਜੇ ਵਸਤਰ ਪਹਿਨ ਕੇ, ਆਪਣੇ ਸੰਗਲ ਹੁਤ ਹੈ ਜਾਏ, ਆਪਣੇ ਸੰਗ ਲੈ ਹੁਤ ਹੋ ਜਾਏ, ਆਪਣੇ ਸੰਗ, ਆਪਣੇ ਸੰਗ ਲੈ ਹੁਤ ਹੋ ਜਾਏ, ਤੇਹੋ ਲੈ ਜਾਏ, ਆਪਣੇ ਸੰਗ ਲਹੋ ਲਿਹੋ ਤੇਹ ਜਾਏ, ਇਸ ਤਰ੍ਹਾਂ ਪਾਠ, ਆਪਣੇ ਸੰਗ ਤੂੰ ਉਸਨੂੰ ਨਾਲ ਲੈ, ਆਪਣੇ ਤੂੰ ਉਹਨੂੰ ਨਾਲ ਲੈ ਜਾ, ਮੋਹਨ ਕੇ ਚਰਨਨ ਪਰ ਪਾਵ, ਇਸ ਤਰ੍ਹਾਂ ਹੈ ਰਾਮੋ ਜਿਹੜਾ ਇਹ ਮੋਹਨ ਵੱਡਾ ਪੁੱਤਰ ਹੈ ਨਾ, ਆਪਣੀ ਨੂੰਹ ਨੂੰ ਉਹਦੇ ਤੂੰ ਚਰਨਾਂ ਤੇ ਪਾ ਦੇ, ਮੱਥਾ ਟਿਕਾ ਦੇ, ਬਨ ਕੈ ਦੀਨ ਸੋ ਬਿਨਤੀ ਗਾਵਹੋ, ਦੀਨਤਾ ਸਹਿਤ ਨਿਮਾਣੀ ਬਣ ਕੇ ਬੇਨਤੀ ਦੇ ਬਚਨ ਕਹੋ, ਪਰ ਹੈ ਦ੍ਰਿਸ਼ਟ ਮੋਹਨ ਕੀ ਤਿਸ ਪਰ, ਹੇ ਸਾਡੇ ਪਤਨੀ ਰਾਮੋ ਜੀ ਜਦੋਂ ਤੇਰੀ ਨੂੰਹ ਦੇ ਉੱਪਰ ਮੋਹਨ ਦੀ ਮਿਹਰ ਭਰੀ ਨਿਗਾਹ ਪੈ ਜਾਏਗੀ, ਪ੍ਰਾਪਤ ਹੋਏ ਪੁੱਤਰ ਕੋ ਤਬ ਬਰ, ਕਹਿੰਦੇ ਉਸੇ ਵੇਲੇ ਕੇ ਤੇਰੀ ਨੂੰਹ ਨੂੰ ਪੁੱਤਰ ਦਾ ਜਿਹੜਾ ਵਰ ਹੈ ਨਾ ਉਹ ਪ੍ਰਾਪਤ ਹੋ ਜਾਏ। ਸੁਣ ਸਤਿਗੁਰ ਕੇ ਬਾਕ ਸੁਹਾਏ, ਪੁੱਤਰ ਹੋ ਜਾਏਗਾ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਆਏ ਸਨੂਖਾ ਕੋ ਸਮਝਾਏ, ਆਏ ਰਾਮੋ ਜੀ ਨੇ ਆ ਕੇ ਆਪਣੀ ਨੂੰਹ ਨੂੰ ਚੰਗੀ ਤਰ੍ਹਾਂ ਸਮਝਾਇਆ ਬੁਝਾਇਆ ਹੈ। ਗਮਨੀ ਆਪ ਸੰਗ ਸੋ ਲੀਨ, ਆਪਣੀ ਨੂੰਹ ਨੂੰ ਨਾਲ ਲੈ ਕੇ ਆ ਗਈ ਮੋਹਨ ਕੋਲ ਚਲੀ ਗਈ। ਮੋਹਨ ਦਇਆ ਦ੍ਰਿਸ਼ਟ ਤਬ ਕੀ ਨਾ, ਸਵੇਰੇ ਗੁਰੂ ਅਮਰਦਾਸ ਸਾਹਿਬ ਦੇ ਬਚਨ ਅਨੁਸਾਰ ਫਿਰ ਮੋਹਨ ਜੀ ਨੇ ਮੇਹਰ ਭਰੀ ਨਿਗਾਹ ਕਰ ਦਿੱਤੀ। ਕਰ ਬੰਧਨ ਨਿਜ ਪਤ ਕੋ ਆਈ, ਆਪਣੇ ਪਤੀ ਮੋਹਨ ਨੂੰ ਜਿਸ ਵੇਲੇ ਮੱਥਾ ਟੇਕ ਕੇ ਵਾਪਸ ਪਰਤ ਆਈ। ਗਰਭ ਧਰਿਓ ਤਿਸ ਤੇ ਪਿਛਵਾਈ, ਉਸ ਤੋਂ ਬਾਅਦ ਵਿੱਚ ਹੀ ਇਸ ਨੇ ਕਹਿੰਦੇ ਇਸ ਤਰ੍ਹਾਂ ਗਰਭ ਧਾਰਨ ਕਰ ਲਿਆ, ਬੱਚੇ ਦੀ ਉਮੈਦਵਾਰੀ ਹੋਇਆ ਈ ਹੈ। ਕੇਤਿਕ ਦਿਨ ਮਹਿ ਸੁਤ ਅਬਿਰਾਮ, ਕੁਝ ਕੁ ਦਿਨਾਂ ਤੋਂ ਬਾਅਦ ਸੋਹਣਾ ਜਿਹੜਾ ਸੁਪੁੱਤਰ ਹੈ ਜਨਮਿਓ ਤਬ ਮੋਹਨ ਕੇ ਧਾਮ, ਮੋਹਨ ਦੇ ਘਰ ਦੇ ਵਿੱਚ ਇਸ ਤਰ੍ਹਾਂ ਪੁੱਤਰ ਪੈਦਾ ਹੋਇਆ ਜਨਮ ਲਿਆ ਹੈ। ਸ੍ਰੀ ਗੁਰ ਕੋ ਸੁਧ ਆਨ ਸੁਣਾਈ, ਕਿਸੇ ਸਿੱਖ ਨੇ ਦਾਸੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆ ਕੇ ਖਬਰ ਸੁਣਾਈ ਕਿ ਮਹਾਰਾਜ ਮੋਹਨ ਦੇ ਘਰੇ ਪੁੱਤਰ ਪੈਦਾ ਹੋ ਗਿਆ। ਕੀਨੋ ਮੰਗਲ ਬਜੀ ਵਧਾਈ, ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਮੰਗਲਾਚਾਰ ਕੀਤਾ, ਦੇ ਵਿੱਚ ਵਧਾਈਆਂ ਵਜੀਆਂ ਹਨ। ਭਇਓ ਆਨੰਦ ਸਰਬ ਹੀ ਧਾਮ, ਇਸ ਤਰ੍ਹਾਂ ਸਾਰੇ ਘਰ ਦੇ ਵਿੱਚ ਹਰ ਪਾਸੇ ਆਨੰਦ ਹੀ ਆਨੰਦ ਹੋਇਆ ਹੈ। ਸਸ ਰਾਮ ਰਾਖਿਓ ਤਿਸ ਨਾਮ, ਸੰਸ ਰਾਮ ਹੈ ਪੀਣੀ ਹੈਗੀ ਉੱਤੇ, ਸੰਸ ਰਾਮ ਰਾਖਿਓ ਤਿਸ ਨਾਮ, ਇਸ ਤਰ੍ਹਾਂ ਆਪਣੇ ਪੁੱਤਰੇ ਦਾ ਜਿਹੜਾ ਨਾਮ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਸੰਸ ਰਾਮ ਕਰਕੇ ਰੱਖਿਆ ਹੈ। ਪ੍ਰਥਮ ਜਨਮ ਮਹਿ ਕਾਲ ਵਿਸਾਲ, ਹਾਏ ਸੰਸ ਰਾਮ ਨੇ ਵੀ ਪਹਿਲੇ ਜਨਮ ਵਿੱਚ ਬੜੀ ਤਕੜੀ ਘਾਲਣਾ ਕਮਾਈ ਕੀਤੀ ਸੀ। ਤਪ ਆਦਿਕ ਕੀਨੇ ਜਿਨ ਜਾਲ, ਇਸਨੇ ਪਿਛਲੇ ਜਨਮਾਂ ਵਿੱਚ ਬਹੁਤੇ ਤਪ ਆਦਿਕ ਕੀਤੇ ਸਨ। ਬਾਲਿਕ ਕਿਤਕ ਦਿਨ ਜਬ ਪਾਇਓ, ਜਦੋਂ ਇਹ ਬੱਚਾ ਸੰਸ ਰਾਮ ਕੁਝ ਕੁ ਦਿਨਾਂ ਦਾ ਹੋਇਆ ਹੈ। ਜਨਨੀ ਕੋ ਸਰੀਰ ਛੁੱਟ ਗਇਓ, ਮੇਰੇ ਦੀ ਜਿਹੜੀ ਮਾਂ ਹੈ ਉਹ ਸਰੀਰ ਦਾ ਛੁੱਟ ਗਿਆ, ਉਹ ਚੜਾਈਆਂ ਕਰ ਗਈ ਅਕਾਲ ਚਲਾਣਾ ਕਰ ਗਈ ਮਾਂ। ਤਿਸ ਪਰ ਕੀਨਸ ਕਿਰਪਾ ਕਿਰਪਾਲ, ਉਸ ਵੇਲੇ ਦਿਆਲੂ ਕਿਰਪਾਲੂ ਸਤਿਗੁਰੂ ਨੇ ਇਹ ਸੰਸ ਰਾਮ ਪੋਤਰੇ ਬੜੀ ਬੜੀ ਕਿਰਪਾ ਕੀਤੀ। ਪ੍ਰਤ ਪਾਰਿਓ ਕਰ ਯਤਨ ਸੁਬਾਲ, ਆਪਣੀ ਹਜ਼ੂਰੀ ਵਿੱਚ ਹੀ ਆਪਣੀ ਦੇਖ ਰੇਖ ਹੇਠ ਰੱਖ ਕੇ ਬੜੇ ਯਤਨਾਂ ਨਾਲ ਪੋਤਰੇ ਨੂੰ ਪਾਲਿਆ। ਭੋਜਨ ਗੁਰ ਕੋ ਸੀਤ ਪ੍ਰਸਾਦ, ਗੁਰੂ ਅਮਰਦਾਸ ਸਾਹਿਬ ਜੀ ਭੋਜਨ ਛਕ ਲੈਂਦੇ ਹੈ, ਮਹਾਰਾਜ ਦਾ ਬਚਿਆ ਹੋਇਆ ਸੀਤ ਪ੍ਰਸ਼ਾਦ ਜਿਹੜਾ ਹੈ। ਖਾਵਤ ਰਹਿਓ ਲਹੇ ਅਹਿਲਾਦ, ਜਿਹੜਾ ਸੰਸ ਰਾਮ ਪੋਤਰਾ ਛਕਦਾ ਰਿਹਾ ਬੜਾ ਆਨੰਦ ਲੈਂਦਾ ਰਿਹਾ। ਰੋਗ ਜਬ ਹੀ ਬਹਿ ਕਰ ਭਇਓ ਵਡੇਰਾ, ਸੰਸ ਰਾਮ ਜੀ ਉਮਰ ਕਰਕੇ ਕੁਝ ਵੱਡਾ ਹੋ ਗਿਆ ਹੈ। ਸਤਿਗੁਰ ਬਾਣੀ ਲਖ ਹੈ ਕਨੇਰਾ, ਲਖ ਨਹੀਂ ਲਿਖਿਆ ਹੈ, ਸਤਿਗੁਰ ਬਾਣੀ ਲਿਖ ਹੈ ਕਨੇਰਾ। ਸਤਿਗੁਰੂ ਸਾਹਿਬ ਜੀ ਦੀ ਪਿਛਲੇ ਸਤਿਗੁਰਾਂ ਦੀ ਬਾਣੀ ਉਹਨੂੰ ਬਹੁਤ ਆਏ ਲਿਖਦਾ ਹੈ। ਪ੍ਰਥਮ ਗੁਰੂ ਕੀ ਜੇ ਤਿਕ ਹੈ, ਗੁਰੂ ਨਾਨਕ ਸਾਹਿਬ ਦੀ ਜਿਤਨੀ ਵੀ ਬਾਣੀ ਉਚਾਰਨ ਕੀਤੀ ਹੋਈ ਉਹ ਲਿਖੀ ਜਾਂਦਾ। ਸ੍ਰੀ ਅੰਗਦ ਗੁਰ ਅਮਰ ਜੋ ਕਹੈ, ਫਿਰ ਜੋ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਾਣੀ ਕਹੀ ਉਚਾਰਨ ਕੀਤੀ ਹੈ। ਗੁਰੂ ਅਮਰਦਾਸ ਸਾਹਿਬ ਜੀ ਜੋ ਬਾਣੀ ਕਹਿੰਦੇ ਉਚਾਰਦੇ ਉਹ ਲਿਖ ਲੈਂਦਾ ਹੈ। ਸਭ ਬਾਣੀ ਕੋ ਲਿਖ ਹੈ ਬਣਾਏ, ਜਿੰਨੀ ਬਾਣੀ ਉਹਨੂੰ ਬਣਾ ਸਵਾਰ ਕੇ ਇਹ ਲਿਖਦਾ ਸੰਸਾਰ। ਸਮਝਹਿ ਅਰਥ ਮਹਾਂ ਸੁਖ ਪਾਏ, ਗੁਰਬਾਣੀ ਦੇ ਅਰਥਾਂ ਨੂੰ ਸਮਝਦਾ ਹੈ ਤੇ ਸਮਝ ਕੇ ਬੜਾ ਮਹਾਨ ਸੁਖ ਪਾਉਂਦਾ ਹੈ। ਸੀਤ ਪ੍ਰਸਾਦ ਪਿਤਾਮੇ ਕੇਰਾ, ਕਿਉਂਕਿ ਆਪਣੇ ਦਾਦੇ ਗੁਰੂ ਅਮਰਦਾਸ ਸਾਹਿਬ ਜੀ ਦਾ ਹਮੇਰਾ ਇਹ ਸੀਤ ਪ੍ਰਸ਼ਾਦ ਛਕਦਾ ਹੈ। ਅਚਿਤ ਰਹਿਓ ਸਿੱਧ ਭਾਇਓ ਵਡੇਰਾ, ਛਕਦਾ ਰਿਹਾ ਜਿਸ ਕਰਕੇ ਬਹੁਤ ਵੱਡਾ ਇਹ ਸਿੱਧ ਕੀ ਸ਼ਕਤੀ ਵਾਲਾ ਹੋ ਗਿਆ। ਇਮ ਸ੍ਰੀ ਅਮਰਦਾਸ ਕੇ ਪੋਤੇ ਜੀ ਕਹਿੰਦੇ ਹੇ ਸਰੋਤਾ ਜਨੋ ਗੁਰੂ ਅਮਰਦਾਸ ਸਾਹਿਬ ਜੀ ਜਿਹੜੇ ਪੋਤਰੇ ਹਨ ਜਨਮ ਲੀਨ ਗੁਣ ਗੁਣ ਕੇ ਪੋਤੇ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਜਨਮ ਲਿਆ ਤੇ ਸਮੂਹ ਗੁਣਾਂ ਦੇ ਮਾਨੋ ਪੋਤੇ ਖਜ਼ਾਨੇ ਸਨ ਸੁਣਹਿ ਪਠੈ ਚਿੱਤ ਦੇ ਨਿਸ ਇਹ ਨਿਤ ਜਿਹੜਾ ਕਹਿੰਦੇ ਪੋਤਰਿਆਂ ਦੀ ਕਥਾ ਸੁਣੇਗਾ ਪੜ੍ਹੇਗਾ ਹਮੇਸ਼ਾ ਉਹਨੂੰ ਇਹ ਚਿੱਤ ਦੇ ਦੇਣਗੇ ਬਿਨ ਸੰਤਤ ਕੇ ਸੰਤਤ ਦੇ ਘਰੇ ਸੰਤਾਨ ਹੈ ਨੀ ਉਹ ਕਥਾ ਚਿੱਤ ਦੇ ਕੇ ਸੁਣੇਗਾ ਉਸਨੂੰ ਕਥਾ ਇਹ ਸੰਤਾਨ ਦੇ ਦੇਵੇਗੀ ਅਪਰ ਕਾਮਨਾ ਪੂਰੀ ਕਰੇ ਜਿਹੜੀ ਕੋਈ ਹੋਰ ਵੀ ਕਾਮਨਾ ਹੈ ਉਹ ਵੀ ਇਹ ਕਥਾ ਪੂਰੀ ਕਰ ਦੇਵੇਗੀ ਸ੍ਰੀ ਗੁਰ ਅਮਰ ਕਥਾ ਜੋ ਰਰੈ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦੀ ਇਹ ਸੋਹਣੀ ਕਥਾ ਇਹਨੂੰ ਰਰੈ ਕੀ ਉਚਾਰੇਗਾ ਪੜ੍ਹੇ ਸੁਣੇਗਾ ਉਕਤ ਮੁਕਤ ਕੀ ਇਹ ਵੱਡ ਦਾਤਾ ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਕਥਾ ਹੈ ਪਦਾਰਥ ਤੇ ਮੁਕਤੀ ਦੀ ਦੇਣ ਵਾਲੀ ਇਹ ਦਾਤਾ ਹੈ ਫਲ ਲਹਿ ਜਿਨਹੋ ਮਹਾਤਮ ਜਾਤਾ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਦਾ ਮਹਾਤਮ ਕੀ ਫਲ ਜਾਣਿਆ ਹੈ ਉਹ ਇਹ ਸਾਰੇ ਫਲਾਂ ਨੂੰ ਲੈ ਲੈਣਗੇ ਦੋਹਰਾ ਸ੍ਰੀ ਗੁਰ ਕਿਰਪਾ ਨਿਧਾਨ ਬਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਸਰੋਤਾ ਜਿਨ੍ਹਾਂ ਸਵਾਏ ਮਾਨ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਬੜੇ ਕਿਰਪਾ ਦੇ ਖਜ਼ਾਨਾ ਸ੍ਰੇਸ਼ਟ ਹਨ ਸਕਲ ਲੋਕ ਸੁਖ ਦਾਨ ਸਾਰੇ ਲੋਕਾਂ ਨੂੰ ਸੁਖ ਦਾ ਦਾਨ ਬਖਸ਼ਣ ਵਾਲੇ ਸੁਖ ਦੇਣ ਵਾਲੇ ਭਾਗਹੀਨ ਨਿੰਦਕ ਲਹਿਤ ਫਿਰ ਵੀ ਜਿਹੜੇ ਭਾਗਾਂ ਤੋਂ ਹੀਣੇ ਆ ਕਹਿੰਦੇ ਨਿੰਦਕ ਲੋਕ ਲਹੇ ਕੀਏ ਜਾਣੇ ਜਾਂਦੇ ਨਿਜ ਕਰਮਨ ਫਲ ਜਾਣ ਆਪਣੇ ਕੀਤੇ ਕਰਮਾਂ ਦਾ ਜਿਹੜਾ ਫਲ ਜਾਣ ਲੋ ਮਾੜਾ ਪ੍ਰਾਪਤ ਕਰਦੇ ਜੈਸੇ ਭਾਨ ਉਹਦੇ ਭਏ ਸਭ ਜਿਸ ਤਰ੍ਹਾਂ ਸੂਰਜ ਦੇ ਕਹਿੰਦੇ ਸੰਸਾਰ ਦੇ ਵਿੱਚ ਤੇ ਹੋਇਆ ਪ੍ਰਗਟ ਹੋਇਆ ਜਗ ਤਿਮਰ ਸਭ ਜਗ ਤਿਮਰ ਸਭ ਜਗ ਤਿਮਰ ਨਸਾਏ ਸਾਰੇ ਸੰਸਾਰ ਦਾ ਜਿਹੜਾ ਸੂਰਜ ਹੈ ਉਹਦੇ ਹੋ ਕੇ ਹਨੇਰਾ ਨਾਸ ਕਰ ਜਾਂਦਾ ਹੈ ਦੁਰਭਾਗੀ ਪੇਚਕ ਤਉ ਫਿਰ ਵੀ ਜਿਹੜਾ ਖੋਟੇ ਭਾਗਾਂ ਵਾਲੇ ਪੁਰਸ਼ ਉਰੂਆਂ ਵਰਗੇ ਅੰਧ ਭਏ ਦੁੱਖ ਪਾਏ ਸੂਰਜ ਚੜੇ ਤੋਲੂ ਅੰਨੇ ਹੋ ਜਾਂਦੇ ਉਸੇ ਖੋਟੇ ਭਾਗਾਂ ਵਾਲੇ ਉਲੀਆਂ ਵਰਗੇ ਉਹ ਗੁਰੂ ਰੂਪ ਸੂਰਜ ਦੇ ਚੜਿਆ ਹੋਇਆ ਅੰਨੇ ਅਗਿਆਨੀ ਹੋ ਜਾਂਦੇ ਦੁੱਖ ਪਾਉਂਦੇ ਚੌਪਈ ਸਭ ਜਗ ਸਤਿਗੁਰ ਕੇ ਗੁਣ ਗਾਵੇ ਕਵੀ ਜੀ ਕਹਿੰਦੇ ਹੈ ਸਾਰੇ ਸੰਸਾਰ ਜਿਹੜਾ ਸਤਿਗੁਰੂ ਦੇ ਗੁਣ ਗਾਉਂਦਾ ਹੈ ਦਰਸ ਪਰਸ ਮਨ ਬਾਂਛਤ ਪਾਵੇ ਦੂਰੋਂ ਦੂਰੋਂ ਆ ਕੇ ਦਰਸ਼ਨ ਕਰਕੇ ਚਰਨ ਛੋਹ ਕੇ ਮਨ ਸ਼ਦ ਫਲਾਂ ਨੂੰ ਪਾਉਂਦਾ ਹੈ ਤਪਾ ਹੁਤੋ ਇੱਕ ਗੋਇੰਦਵਾਲ ਕਹਿੰਦੇ ਗੋਇੰਦਵਾਲ ਦੇ ਵਿੱਚ ਹੀ ਇੱਕ ਤਪਾ ਹੈ ਸੀ ਜਿਸਦਾ ਨਾਮ ਸ਼ੈਂਤ ਹਰਬੰਸ ਹੈ ਸੀ ਸੁਣ ਜਸ ਜਰੈ ਹੋਤ ਬੇਹਾਲ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਸ ਸੁਣਦਾ ਹੈ ਕਹਿੰਦੇ ਬੜਾ ਬੇਹਾਲ ਦੁਖੀ ਹੋ ਜਾਂਦਾ ਹੈ ਮਰ ਵਾਹਨ ਕੇ ਪ੍ਰੋਧਾ ਜਾਨੋ ਜਿਹੜੇ ਗੋਇੰਦੇ ਮਰਵਾਹੇ ਗੋਦੇ ਸਨ ਉਹਨਾਂ ਦਾ ਇਹ ਪ੍ਰੋਫਿਟ ਹੈ ਸੀ ਉਸ ਜੋਗੀ ਕੋ ਮਿੱਤਰ ਸਮਾਨੋ ਕਹਿੰਦੇ ਜਿਵੇਂ ਉਹ ਖਡੂਰ ਦਾ ਜੋਗੀ ਸੀ ਨਾ ਉਹਦੇ ਉਹ ਕਹਿੰਦੇ ਮਿੱਤਰ ਉਹਦੇ ਮਿੱਤਰ ਉਹਦੇ ਵਰਗਾ ਉਹਦਾ ਮਿੱਤਰ ਹੀ ਉਹਦੇ ਵਰਗਾ ਸਮਾਨ ਹੀ ਸੀ ਜਾ ਕੋ ਸ੍ਰੀ ਗੁਰ ਅਮਰ ਪ੍ਰਕਾਸ਼ ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿੰਦੇ ਪ੍ਰਕਾਸ਼ ਕੀ ਇਹ ਪ੍ਰਗਟ ਹੀ ਮੱਧ ਖਡੂਰ ਦੰਡ ਦਿਓ ਰਾਸ ਖਡੂਰ ਸਾਹਿਬ ਦੇ ਵਿਚਕਾਰ ਬਹੁਤਾ ਕਹਿੰਦੇ ਡੰਡ ਦਿੱਤਾ ਸੀ ਸੁਹਾਗੇ ਨਾਲ ਘਰੀਸ ਕੇ ਮਰਵਾਇਆ ਸੀ ਤਾਂ ਕਿ ਕਥਾ ਪ੍ਰਸਿੱਧ ਜੋ ਪਾਤਸ਼ਾਹ ਪਿੱਛੇ ਗੁਰੂ ਅੰਗਦ ਸਾਹਿਬ ਦੇ ਇਤਿਹਾਸ ਵਿੱਚ ਉਹ ਤਪੇ ਦੀ ਕਹਿੰਦੇ ਜਿਹੜੀ ਕਥਾ ਪ੍ਰਗਟੀ ਹੈ ਪ੍ਰਸਿੱਧੀ ਹੈ ਵਰਨਨ ਭਈ ਪ੍ਰਕਾਸ਼ ਸੋ ਐਸੇ ਆਛਾ ਇਸ ਤਰ੍ਹਾਂ ਚੰਗੀ ਤਰ੍ਹਾਂ ਕਹਿੰਦੇ ਪਿੱਛੇ ਇਤਿਹਾਸ ਵਿੱਚ ਕਥਨ ਹੋ ਗਈ ਹੈ ਦੀਨ ਦਿਆਲ ਗੁਰ ਅੰਗਦ ਕੇਰੀ ਜਿਹੜਾ ਤਪਾ ਸੀ ਨਾ ਕਹਿੰਦੇ ਦੀਨਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਅੰਗਦ ਸਾਹਿਬ ਜੀ ਦੀ ਕਰੀ ਅਵਗਿਆ ਦੁਸ਼ਟ ਕਨੇਰੀ ਜਿਹੜਾ ਖਡੂਰ ਵਿੱਚ ਰਹਿਣ ਵਾਲਾ ਤਪਾਸੀ ਨੇ ਬੜੀ ਭਾਵੀ ਅਵਗਿਆ ਕੀਤੀ, ਬੇਅਦਬੀ ਕੀਤੀ ਸੀ। ਸ੍ਰੀ ਗੁਰ ਅਮਰ ਸਹਾਰ ਨਾ ਸਕੇ, ਉਹਦੀ ਅਵਗਿਆ ਨੂੰ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਸਹਿ ਨਹੀਂ ਸਕੇ। ਹੁਣ ਇਹ ਤਪਾ ਨਿੰਦ ਗੁਰ ਬਕੇ ਕਰਕੇ ਉਹਦਾ ਬੁਰਾ ਹਾਲ ਕਰਕੇ ਮਰਾਇਆ ਸੀ। ਹੁਣ ਕਹਿੰਦੇ ਗੋਇੰਦਵਾਲ ਦਾ ਜਿਹੜਾ ਤਪਾ ਹੈ ਇਹ ਵੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਨਿੰਦਿਆ ਕਰਦਾ ਹੈ। ਸ੍ਰੀ ਸਤਿਗੁਰੂ ਨਾਮ ਰਸ ਮਾਤੇ, ਇਧਰ ਸਤਿਗੁਰੂ ਅਮਰਦਾਸ ਸਾਹਿਬ ਜੀ ਨਾਮ ਦੇ ਰਸ ਵਿੱਚ ਮਸਤ ਰਹਿੰਦੇ। ਅਜਰ ਜਰੈ ਰਹਿ ਸੁਖ ਦਾਤੇ, ਇਸ ਤਰ੍ਹਾਂ ਜਰ ਜਰਗੀਆਂ ਨੂੰ ਜਰਦੇ ਹਨ, ਸੁਖਾਂ ਨੂੰ ਦਿੰਦੇ ਹਨ। ਕੁਛ ਕਾਲ ਰਹਿ ਭਇਓ ਬਤੀਤ, ਜਦੋਂ ਕਹਿੰਦੇ ਕੁਝ ਕੁ ਸਮਾਂ ਇੱਥੇ ਰਹਿੰਦੇ ਆਪ ਜੀ ਨੂੰ ਲੰਘਿਆ ਹੈ ਬੀਤਿਆ। ਖੇਲ ਰਚਿਓ ਸਤਿਗੁਰ ਇਸ ਰੀਤ, ਸਤਿਗੁਰੂ ਨੇ ਇਸ ਰੀਤੀ ਨਾਲ ਇਸ ਢੰਗ ਨਾਲ ਇਸ ਤਰ੍ਹਾਂ ਦਾ ਖੇਲ ਰਚਿਆ ਹੈ। ਸ੍ਰੀ ਬਾਬਾ ਜੀਵਾ ਉਹ ਪੂਰੀ ਹੋ ਗਈ, ਮੁਕੰਮਲ ਤਿਆਰ ਹੋ ਗਈ ਬੋਲੀ ਸਾਹਿਬ। ਜੱਠ ਆਰੰਭੀ ਗੁਰ ਕਰਤਾਰ, ਜੋ ਪਰਮੇਸ਼ਰ ਰੂਪ ਸਤਿਗੁਰੂ ਜੀ ਹੈ ਇਸਨੇ ਕਹਿੰਦੇ ਜਿਹੜੀ ਵੀ ਹੁਣ ਚੱਠ ਕਰਨੀ, ਇਸ ਦੇ ਨਵਾਂ ਜਿਹੜਾ ਸਥਾਨ ਬਣਿਆ ਇਹਦੇ ਬੜਾ ਭਾਰੀ ਉਤਸ਼ਾਹ ਕਰਨਾ, ਇਹਦੇ ਨਿਮਿਤ ਬੜਾ ਭੋਜਨ ਛਕਾਉਣਾ ਹੈ। ਜਿਵੇਂ ਨਵੇਂ ਘਰ ਦੇ ਵਿੱਚ ਜਾ ਕੇ ਪ੍ਰਵੇਸ਼ ਕਰੀਏ, ਉੱਥੇ ਦਾਨ ਪੁੰਨ ਕਰੀਏ, ਪਾਠ ਪੂਜਾ ਕਰੀ, ਉਸ ਨੂੰ ਚੱਠ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਬੋਲੀ ਸਾਹਿਬ ਨਵਾਂ ਮਕਾਨ ਬਣਿਆ, ਇਹਦੀ ਵੀ ਚੱਠ ਕਰਨੀ, ਆਪਾਂ ਉਤਸ਼ਾਹ ਕਰਨਾ ਹੈ। ਵਿਪਰ ਆਦਿ ਜੋ ਥੇ ਅਧਿਕਾਰੀ, ਹਾਂ ਜਿਸ ਕਰਕੇ ਜਿਹੜੇ ਕੋਈ ਕਹਿੰਦੇ ਬ੍ਰਾਹਮਣ, ਹੋਰ ਜਿਹੜੇ ਕੋਈ ਸਿੱਧ ਲੋਕ ਸਾਧੂ ਲੋਕ ਅਧਿਕਾਰੀ ਸਨ, ਸੰਤ ਮਹੰਤ ਜਤੀ ਘਰ ਬਾਰੀ, ਜਿਹੜੇ ਸਾਧੂ ਸੰਤ ਪੂਜਨੀਕ ਜਾਂ ਘਰ ਬਾਰੀ ਗ੍ਰਿਸਤੀ ਲੋਕ ਵੀ ਹੈ, ਤਿਨਹਿ ਨਿਮੰਤਿਓ ਭੋਜਨ ਹੇਤ, ਹਾਂ ਸਾਰਿਆਂ ਨੂੰ ਕਹਿੰਦੇ ਭੋਜਨ ਛਕਣ ਵਾਸਤੇ ਨਿਮਦਾ ਦਿੱਤਾ ਗਿਆ। ਸਭ ਨੇ ਮਾਨਿਓ ਸਹਿਤ ਸੁਹੇਤ, ਜਿੰਨਾ ਇਹ ਨਿਆਉਂਦਾ ਹੈ ਸਭ ਨੇ ਕਹਿੰਦੇ ਖੁਸ਼ੀ ਖੁਸ਼ੀ ਮੰਨ ਲਿਆ ਵੀ ਹਾਂ ਭਾਰਤ ਦੇ ਆ ਕੇ ਘਰੇ ਅਸੀਂ ਪ੍ਰਸ਼ਾਦਾ ਛਕਾਂਗੇ। ਤਪੇ ਨਿਮੰਤਨ ਮਾਨਿਓ ਨਾਹੀ, ਇਹ ਜਿਹੜਾ ਹੁਣ ਗੋਇੰਦਵਾਲ ਵਿੱਚ ਤਪਾ ਰਹਿੰਦਾ ਸੀ, ਗੁਰੂ ਮਹਾਰਾਜ ਨੇ ਨਿੰਦਿਆ ਕਰਦਾ ਸੀ, ਇਹਨੇ ਨਿਆਉਂਦਾ ਹੀ ਨਹੀਂ ਮੰਨਿਆ, ਕਹਿੰਦਾ ਮੈਂ ਨਹੀਂ ਛਕਣਾ। ਤਪਤ ਰਹਿਓ ਮਤ ਸਾਰ ਮੇ ਕੇ ਮਾਹੀ, ਹਾਂ ਜਦੋਂ ਬਈ ਇਹ ਤਾਂ ਮਹਾਰਾਜ ਨੇ ਹੁਣ ਚੱਠ ਕਰਨੀ ਉਤਸ਼ਾਹ ਕਰਨਾ, ਇਹ ਕਹਿੰਦੇ ਬਹੁਤ ਤਪਦਾ ਰਿਹਾ ਔਖਾ ਹੁੰਦਾ ਰਿਹਾ, ਦੋਏ ਤ੍ਰੈ ਬਾਰ ਸੋ ਮਨੁੱਖ ਫਿਰੇ, ਹਾਂ ਕਹਿੰਦੇ ਇੱਕ ਵਾਰੀ ਨੀ ਦੋ ਵਾਰੀ ਨੀ ਤਿੰਨ ਵਾਰੀ ਕਹਿੰਦੇ ਨਿਉਂਦਾ ਦੇਣ ਵਾਸਤੇ ਘਰ ਦੇ ਵਿੱਚ ਇਹਦੇ ਮਨੁੱਖ ਲੋਕ ਫਿਰਦੇ ਰਹੇ। ਦੁਸ਼ਟ ਨਮਾਨੀ ਮਾਇਆ ਘਿਰੇ, ਪੈਸਾ ਮਾਇਆ ਨੇ ਘੇਰਾ ਪਾਇਆ ਹੋਇਆ ਦੁਸ਼ਟ ਨੇ, ਕਹਿੰਦੇ ਉਹ ਨਿਉਂਦੇ ਵਾਲੀ ਗੱਲ ਹੀ ਨੀ ਮੰਨਦੀ, ਕਹਿੰਦਾ ਮੈਂ ਨੀ ਆਉਣਾ ਹੈ। ਸ੍ਰੀ ਸਤਿਗੁਰੂ ਧਰਮ ਕੇ ਪਾਲਕ, ਇੱਧਰ ਸਤਿਗੁਰੂ ਅਮਰਦਾਸ ਸਾਹਿਬ ਜੀ ਜਿਹੜੇ ਧਰਮੀ ਲੋਕ ਆ ਉਹਨਾਂ ਦੀ ਪਾਲਣਾ ਵਾਲੇ, ਇਸ ਕਰਕੇ ਧਰਮ ਪਾਲਕ ਹਨ। ਦੰਭ ਮੋਹ ਮਦ ਮਤ ਸਰ ਕਾਲਕ, ਜਿਹੜਾ ਪਖੰਡ ਹੈ ਮੋਹ ਹੈ ਮਦ ਹੰਕਾਰ ਹੈ ਈਰਖਾ ਇਹਦੇ ਨਾਸ ਕਰਨ ਵਾਲੇ ਹਨ। ਤਾਂ ਕੇ ਦੰਭ ਖੰਡ ਨੇ ਕਾਰਨ, ਜਿਹੜਾ ਤਪਾ ਪਖੰਡੀ ਇਹਦਾ ਪਖੰਡ ਜਾ ਨਾਸ ਕਰਨ ਵਾਸਤੇ ਸਤਿਗੁਰੂ ਜੀ ਨੇ ਸ੍ਰੀ ਮੁਖ ਤੇ ਇਮ ਕੀਓ ਉਚਾਰਨ, ਆਪਣੇ ਸਵਾਏ ਮਾਨ ਮੁਖ ਤੋਂ ਸਤਿਗੁਰੂ ਨੇ ਇਸ ਤਰ੍ਹਾਂ ਦਾ ਬਚਨ ਸੁਤੇ ਸਿੱਧੀ ਕਿਹਾ ਹੈ। ਜੇ ਕੋ ਗੁਰ ਘਰ ਭੋਜਨ ਖੈ ਹੈ, ਮਹਾਰਾਜ ਕਹਿੰਦੇ ਵੀ ਜੋ ਇਹ ਗੁਰੂ ਘਰ ਦੇ ਵਿੱਚ ਆ ਕੇ ਭੋਜਨ ਛਕੇਗਾ, ਇੱਕ ਰੁਪਈਆ ਦਕਸ਼ਣ ਦਾ ਹੈ, ਜਿਹੜਾ ਸਾਧੂ ਸੰਤ ਭੋਜਨ ਛਕੇਗਾ ਕਹਿੰਦੇ ਦਕਸ਼ਣਾ ਵਜੋਂ ਇੱਕ ਰੁਪਈਆ ਗੁਰੂ ਘਰ ਵਿੱਚੋਂ ਪ੍ਰਾਪਤ ਕਰੇਗਾ, ਦਕਸ਼ਣਾ ਦਾ ਇੱਕ ਰੁਪਈਆ ਨੂੰ ਮਿਲੇਗਾ। ਤੋ ਵੀ ਤਪਾ ਨ ਆਇਓ ਨਾ ਸੋ ਆਇਓ ਨਾ, ਉਸ ਸਮੇਂ ਦਾ ਇੱਕ ਰੁਪਈਆ ਬਹੁਤ ਵੱਡਾ ਹੁੰਦਾ ਸੀ, ਇਸ ਕਰਕੇ ਕਹਿੰਦੇ ਇੱਕ ਰੁਪਈਆ ਦਕਸ਼ਣਾ ਦਾ ਸੁਣ ਕੇ ਜਿਹੜਾ ਤਪਾ ਸੀ ਫੇਰ ਵੀ ਆਇਆ ਨਹੀਂ ਹੈ। ਪੁਨ ਗੁਰ ਬਚਨ ਕੀਓ ਸਭ ਮਾਹੀ। ਮਹਾਰਾਜ ਦੀ ਮੌਜ ਹੈ ਸਾਰਿਆਂ ਦੇ ਵਿਚਕਾਰ, ਸਤਿਗੁਰੂ ਜੀ ਨੇ ਉਹ ਬਚਨ ਕਰ ਦਿੱਤਾ, ਉਹ ਕਹਿ ਦਿੱਤਾ। ਭੋਜਨ ਜੀਵਨ ਜੇ ਕੋ ਆਵੈ ਹੈ, ਕਹਿੰਦੇ ਵੀ ਇਹ ਬੌਲੀ ਸਾਹਿਬ ਦੀ ਚੱਟ ਹੋ ਰਹੀ ਹੈ ਇਸ ਖੁਸ਼ੀ ਵਿੱਚ, ਜਿਹੜਾ ਗੁਰੂ ਘਰ ਵਿੱਚ ਭੋਜਨ ਛਕਣ ਆ ਜਾਏ। ਦੋਏ ਰੁਪਈਏ ਦਕਸ਼ਨਾ ਪਾਵੈ ਹੈ, ਕਿਤੇ ਤਾਂ ਮਹਾਰਾਜ ਕਹਿੰਦੇ ਹੱਥ ਨੀ ਲਾਉਂਦੇ, ਅੰਦਰ ਨੀ ਰੱਖਦੇ ਸਨ, ਕਹਿੰਦੇ ਦੋ ਰੁਪਈਏ ਦਕਸ਼ਨਾ ਦੇ ਪਾਊਗਾ ਬਥੇਰੀ। ਉੱਥੇ ਸੰਗਤ ਆਈ ਰੁਪਈਏ ਲਈ ਬੈਠੀ ਸੀ, ਮਹਾਰਾਜ ਦੀ ਮੌਜ ਹੈ। ਜਾਂ ਭਰ ਪੀ ਜਬ ਤਪਾ ਨ ਆਇਓ, ਔਰ ਇਸ ਕਰਕੇ ਕਹਿੰਦੇ ਜਦੋਂ ਦੋ ਰੁਪਈਏ ਕਿਹਾ ਵੀ ਦਕਸ਼ਨਾ ਦੇ ਮਿਲਣਗੇ, ਉਹਦੇ ਵਿੱਚ ਸੁਣ ਕੇ ਵੀ ਤਪਾ ਆਇਆ ਨਹੀਂ, ਤਬ ਸਤਿਗੁਰ ਇਹ ਭਾਂਤ ਅਲਾਇਓ। ਇਹ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਹਿੰਦੇ ਬਚਨ ਕਿਹਾ। ਪੰਜ ਮੁੰਦਰ ਕਾ ਪਾਵੈ ਸੋਈ, ਕਹਿੰਦੇ ਵੀ ਜਿਹੜਾ ਗੁਰੂ ਘਰ ਦੇ ਵਿੱਚ ਆ ਕੇ ਭੋਜਨ ਛਕ ਲੇਗਾ, ਉਹਨੂੰ 5 ਰੁਪਈਏ ਚਾਂਦੀ ਦੇ ਮਿਲਣਗੇ ਦਕਸ਼ਨਾ ਵਜੋਂ। ਭੋਜਨ ਕੇ ਹਿਤ ਆਵੈ ਜੋਈ, ਜਿਹੜਾ ਵੀ ਸ਼ਰਧਾ ਧਾਰ ਕੇ ਭੋਜਨ ਛਕਣ ਵਾਸਤੇ ਆ ਜਾਏਗਾ। ਤਪਾ ਨ ਆਇਓ ਪਰ ਲਲਚਾਇਓ, 5 ਰੁਪਈਏ ਦਕਸ਼ਨਾ ਦੇ ਸਮੇਂ ਤਪਾ ਆਇਆ ਤਾਂ ਨਹੀਂ, ਲਾਲਚ ਵਾਲਾ ਹੋ ਗਿਆ ਵੀ 5 ਰੁਪਈਏ ਬਹੁਤ ਹੁੰਦੇ, ਛਕੀ ਲਈਏ। ਪੁਨ ਗੁਰ ਦਸ ਦਸ ਕਾ ਲੋਭ ਦਿਖਾਇਓ, ਇੱਧਰ ਗੁਰੂ ਅਮਰਦਾਸ ਸਾਹਿਬ ਮੌਜ ਦੇ ਮਾਲਕ ਹੈ, ਕਹਿੰਦੇ ਜਦੋਂ ਥੋੜਾ ਜਿਹਾ ਹਿੱਲਿਆ ਚੱਲਿਆ ਨਾ ਤੇ 10 ਰੁਪਈਏ ਦਾ ਲਾਲਚ ਦਿਖਾ ਤਾ। ਓੜਕ ਜਬ ਗੁਰ ਮੋਹਰ ਸੋ ਕਹੀ, ਜਦੋਂ ਅਖੀਰ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਕਹਿ ਦਿੱਤਾ ਵੀ ਜਿਹੜਾ ਭੋਜਨ ਛਕੇਗਾ ਉਹਨੂੰ ਇੱਕ ਮੋਹਰ ਪ੍ਰਾਪਤ ਹੋਵੇਗੀ। ਅਕਬਰੀ ਮੋਹਰ 15 ਰੁਪਈਏ ਦੀ ਉਸ ਵੇਲੇ ਹੁੰਦੀ ਸੀ, 15 ਰੁਪਈਏ ਨੂੰ ਮਿਲਣਗੇ। ਤਬ ਹੈ ਤਪੇ ਕੀ ਬੁੱਧ ਸੋ ਬਹੀ, ਉਸ ਵੇਲੇ ਕਹਿੰਦੇ ਤਪੇ ਦੀ ਜਿਹੜੀ ਅਕਲ ਵੱਧ ਹੈ, ਲਾਲਚ ਵੀ ਜੀ ਰੁੜ ਗਈ ਹੈ। ਵਿਆਕੁਲ ਭਾਇਓ ਬਹੁਤ ਲਲਚਾਇਓ, ਆਹ 15 ਰੁਪਈਏ ਸੁਣ ਕੇ ਤਾਂ ਬਹੁਤ ਵਿਆਕੁਲ ਹੋ ਗਿਆ, ਘਬਰਾ ਗਿਆ ਹੈ ਤੇ ਬੜੇ ਲਾਲਚ ਵਿੱਚ ਆ ਗਿਆ ਹੈ। ਸੁਤ ਭੇਜਣ ਕੋ ਬਿਉਂਤ ਬਣਾਇਓ, ਆਪ ਨੂੰ ਤਾਂ ਹੁਣ ਸ਼ਰਮ ਆਉਂਦੀ ਹੈ, ਕਹਿੰਦੇ ਚਲੋ ਪੁੱਤਰੀ ਭੇਜ ਦਈਏ, ਇਉਂ ਢੰਗ ਜਿਹਾ ਬਣਾਇਆ ਵੀ ਚਲੋ ਇਹ ਤਾਂ 15 ਰੁਪਈਏ ਲੈ ਹੀ ਆਊ। ਦੁਆਰੇ ਦੁਆਰ ਪ੍ਰਵੇਸ਼ ਨਾ ਪਾਇਓ, ਹਾਂ ਇੱਧਰ ਕਹਿੰਦੇ ਪੰਗਤ ਅੰਦੀ ਲੱਗੀ ਹੋਈ ਹੈ, ਦਰਵਾਜ਼ੇ ਦਾ ਜਿਹੜਾ ਦੁਆਰ ਕੀ ਰਸਤਾ ਹੈ, ਦਰਵਾਜ਼ੇ ਦੇ ਰਸਤੇ ਰਾਹੀਂ ਇਹਨੇ ਕਹਿੰਦੇ ਪਹੁੰਚਣਾ ਨਾ ਪਾਇਆ, ਤਖਤੇ ਬੰਦ ਸੀ। ਪਕੜ ਭੀਤ ਪਰ ਪੂਤ ਚੜਾਇਓ, ਕਿਤੇ 15 ਰੁਪਈਏ ਤਾਂ ਰਹਿ ਪੁੱਤਰ ਬਿਨਾਂ ਨਾ ਰਹਿ ਜਾਏ, ਕਹਿੰਦੇ ਖੰਨਾ ਨਾਲ ਕਹਿੰਦੇ ਫੜ ਕੇ ਨਾ ਪੁੱਤਰ ਨੂੰ ਕੰਧ ਤੇ ਚੜਾ ਦਿੱਤਾ ਹੈ। ਸ੍ਰੀ ਗੁਰ ਪਰਿਓ ਭੀਤ ਤੇ ਤਰੇ, ਆ ਕਹਿੰਦੇ ਜਦੋਂ ਕੰਧ ਤੇ ਚੜਾਇਆ ਅਗਲੇ ਪਾਸੇ ਕਹਿੰਦੇ ਡਿੱਗਿਆ ਹੈ ਪੁੱਤਰੇ ਦਾ, ਟੂਟੀ ਟਾਂਗ ਰੁਦਨ ਕਰੇ, ਪੁੱਤਰ ਦੀ ਡਿੱਗਦਿਆਂ ਸਾਰ ਲੱਤ ਟੁੱਟ ਗਈ ਹੈ, ਬੜਾ ਉੱਥੇ ਰਿਪਣਾ ਪਿੱਟਦਾ। ਨੀਚ ਊਚ ਮੈਂ ਉਲੰਘਿਓ ਪਾਸ, ਇਸ ਤਰ੍ਹਾਂ ਕਹਿੰਦੇ ਜਿੰਨੇ ਉੱਚੇ ਨੀਵੇਂ ਬੈਠੇ ਆ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹਦਾ ਪਾਜ ਖੁੱਲ ਗਿਆ। ਲੋਭ ਤਪੇ ਕੋ ਦੀਨੀ ਲਾਜ, ਕਹਿੰਦੇ ਵੀ ਜਿਹੜਾ ਮਾਇਆ ਦਾ ਲੋਭ ਸੀ ਉਹਨੂੰ ਤਪੇ ਨੇ ਬੜੀ ਸ਼ਰਮਿੰਦਗੀ ਦਿੱਤੀ ਹੈ, ਬਸ਼ਰਮ ਕਰ ਦਿੱਤਾ ਹੈ। ਸਤਿਗੁਰ ਸੁਣ ਮੁਸਕਾਵਤ ਪਏ, ਜਦੋਂ ਸਤਿਗੁਰੂ ਜੀ ਨੇ ਸੁਣਿਆ ਵੀ ਮਾਰਾ ਆਪ ਤਾਂ ਆਇਆ ਨਹੀਂ, ਆ 15 ਰੁਪਈਏ ਦਾ ਲਾਲਚ ਕਰਕੇ ਨਾ ਦਕਸ਼ਨਾ ਦਾ ਤੇ ਆਪਣੇ ਪੁੱਤਰ ਨੂੰ ਭੇਜਤਾ ਹੈ ਤੇ ਕੰਧ ਤੇ ਚੜਾਇਆ, ਉਹਦੀ ਲੱਤ ਟੁੱਟ ਗਈ, ਉਹ ਝਾਂਗਰਾ ਮਾਰਦਾ। ਮਹਾਰਾਜ ਸੁਣ ਕੇ ਥੋੜਾ ਜਿਹਾ ਹੱਸੇ। ਦੁਸ਼ਟਨ ਕੇ ਇਮ ਹੀ ਘਰ ਗਏ, ਕਹਿੰਦੇ ਸੀ ਕਿ ਜੋ ਗੁਰੂ ਘਰ ਦੇ ਨਾਲ ਦੁਸ਼ਟ ਗੁਣਾ ਕਰਕੇ ਉਹਨਾਂ ਦੇ ਘਰ ਉਹ ਹੀ ਗਲਦੇ, ਉਹ ਹੀ ਤਬਾਹ ਹੁੰਦੇ। ਇਸ ਅਵਸਰ ਗੁਰ ਅੰਤਰ ਜਾਮੀ, ਉਸ ਸਮੇਂ ਮੌਕੇ ਗੁਰੂ ਜੋ ਅੰਦਰ ਦੀਆਂ ਜਾਣਨ ਵਾਲੇ ਹਨ, ਸ੍ਰੀ ਗੁਰ ਰਾਮਦਾਸ ਪ੍ਰਭ ਸਵਾਮੀ, ਸਵਾਏ ਮਾਨ ਗੁਰੂ ਰਾਮਦਾਸ ਪ੍ਰਭੂ ਸਵਾਮੀ ਹਨ, ਭੋਜਨ ਸਭਨ ਕਰਾਵਤ ਖਰੇ, ਸਾਰਿਆਂ ਨੂੰ ਕਹਿੰਦੇ ਐਨ ਖੜੋਤੇ ਹੋਏ ਭੋਜਨ ਛਕਾਉਣਾ ਕਰ ਰਹੇ। ਸੁਣਤ ਬਿਰਤਾਂਤ ਬਚਨ ਸੋ ਕਰੇ, ਆ ਕਹਿੰਦੇ ਤਪੇ ਦਾ ਲੱਤ ਟੁੱਟਣ ਦਾ ਪੁੱਤਰ ਦਾ ਪ੍ਰਸੰਗ ਜਾ ਸੁਣ ਕੇ ਬਚਨ ਕੀਤੇ ਹਨ। ਗੌੜੀ ਰਾਗ ਵਾਰ ਕੇ ਪੀਤਰ, ਜਿਹੜਾ ਗੌੜੀ ਰਾਗ ਉਹਦੀ ਜਿਹੜੀ ਗੌੜੀ ਕੀ ਵਾਰ ਹੈ ਪੌੜੀ ਉਹਦੇ ਵਿਚਕਾਰ, ਭਨਿਓ ਸਲੋਕ ਸੋ ਸੁਣੋ ਸਿੱਖ ਬਾਰ, ਇੱਕ ਸਲੋਕ ਆਪ ਜੀ ਨੇ ਕਹਿੰਦੇ ਕਥਨ ਕੀਤਾ ਇਸੇ ਸਿੱਖੋ ਸਲੋਕ ਤੁਸੀਂ ਸੁਣ ਲਓ। ਉਂਝੇ ਜਿਹੜਾ ਸਲੋਕ ਹੈ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਸਨ, ਉਸ ਵੇਲੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੁਣਿਆ ਹੈ ਕਿ ਗੋਇੰਦਵਾਲ ਦਾ ਤਪਾ ਸੀ, ਜਦੋਂ ਪੌਲੀ ਸਾਹਿਬ ਦੀ ਚੱਟ ਕੀਤੀ ਸੀ ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਲੀਲਾ ਕੀਤੀ ਸੀ, ਇੱਕ ਰੁਪਈਆ, ਫਿਰ ਦੋ ਰੁਪਈਏ, ਫਿਰ ਪੰਜ, ਫਿਰ ਦਸ, ਅਖੀਰੀ ਮੋਹਰ ਕਹਿ ਦਿੱਤੀ ਸੀ। ਫਿਰ ਵੀ ਮਹਾਰਾਜ ਵੀ ਪੁੱਤਰ ਭੇਜ ਦਿੱਤਾ ਸੀ, ਉਹਦੀ ਲੱਟ ਸੁੱਟ ਗਈ ਸੀ, ਉਹ ਪ੍ਰਸੰਗ ਤੁਸੀਂ ਸੁਣਾਓ ਸਾਨੂੰ। ਫਿਰ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠਿਆ ਹੋਇਆ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਲੋਕ ਉਚਾਰਨ ਕਰਕੇ ਇਹ ਸਾਰੀ ਹਾਲਤ ਦੱਸੀ ਸੀ। ਯਾਨੀ ਇਸ ਤਰ੍ਹਾਂ ਗੁਰਤਾ ਗੱਦੀ 'ਤੇ ਬੈਠ ਉੱਪਰ ਬੈਠ ਕੇ ਉਚਾਰਨ ਹੋਇਆ ਇਸ ਲੋਕ ਸਮਝਣਾ ਹੈ। ਇੱਥੇ ਕਵੀ ਜੀ ਨੇ ਇਸ ਤਰ੍ਹਾਂ ਨਾਲ ਹੀ ਦੇ ਦਿੱਤਾ ਹੈ, ਸਤਿਗੁਰ ਕੋ ਪ੍ਰਤਾਪ ਦਿਖਰਾਇਓ। ਇਸ ਪਵਿੱਤਰ ਸਲੋਕ ਦੇ ਵਿੱਚ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਤੇਜ ਪ੍ਰਤਾਪ ਦਿਖਾਇਆ ਗੁਰੂ ਰਾਮਦਾਸ। ਨਿੰਦਾ ਦੁੱਖ ਅਧਿਕ ਪ੍ਰਗਟਾਇਓ। ਇਹ ਨਿੰਦਾ ਦਾ ਬੜਾ ਭਾਰੀ ਦੁੱਖ ਔਗੁਣ ਹੁੰਦਾ ਹੈ, ਗੁਨਾਹ ਹੁੰਦਾ, ਉਹ ਬਹੁਤਾ ਪ੍ਰਗਟ ਕੀਤਾ ਆਪ ਜੀ ਨੇ। ਸ੍ਰੀ ਮੁਖ ਵਾਕ ਸਲੋਕ ਮਹੱਲਾ ਚੌਥਾ, ਤਪਨ ਹੋਵੇ ਅੰਦਰੋਂ ਲੋਭੀ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਗੁਰਸਿੱਖੋ, ਕਹਿੰਦੇ ਤਪੱਸਿਆ ਕਰਨ ਵਾਲਾ ਤਪਾ ਨਹੀਂ ਹੋ ਸਕਦਾ ਜਿਹੜਾ ਆਪਣੇ ਹਿਰਦੇ ਅੰਦਰ ਮਾਇਆ ਦਾ ਲੋਭੀ ਹੁੰਦਾ ਹੈ। ਨਿਤ ਮਾਇਆ ਕੋ ਫਿਰੈ ਜਜ ਮਾਲਿਆ, ਨਿਤ ਮਾਇਆ ਨੋ ਫਿਰੈ ਜਜ ਮਾਲਿਆ। ਜਿਹੜਾ ਹਮੇਸ਼ਾ ਕਹਿੰਦੇ ਮਾਇਆ ਦਾ ਤੇ ਜਜ ਨਾ ਪੂਜਾ ਦੇ ਧਾਨ ਦਾ ਦਵਾਇਆ ਹੋਇਆ ਫਿਰਦਾ ਹੈ। ਅੱਗੋਂ ਦੇ ਸੱਦਿਆਂ ਸੱਤੇ ਦੀ ਭੀਖਿਆ ਲਏ ਨਾਹੀਂ। ਜਦੋਂ ਕਹਿੰਦੇ ਅੱਗੋਂ ਦੇ ਕੇ ਪਹਿਲਾਂ ਸੱਦਿਆ ਸੀ, ਨਿਉਂਦਾ ਦਿੱਤਾ ਗਿਆ ਸੀ, ਉਹ ਕਹਿੰਦੇ ਸੱਤ ਦੀ ਜਿਹੜੀ ਭੀਖਿਆ ਹੈ, ਆਹ ਸਹੀ ਜਿਹੜੀ ਭੀਖਿਆ ਦਸ਼ਨਾ ਦੀ ਇਹਨੇ ਲੈਣਾ ਨਹੀਂ ਕੀਤੀ ਸੀ। ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ। ਪਿੱਛੋਂ ਕੀ ਬਾਅਦ ਵਿੱਚ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਮੋਹਰ ਦੀ ਦਸ਼ਨਾ ਕਹਿ ਦਿੱਤੀ ਸੀ, ਫਿਰ ਪਛਤਾਵਾ ਕਰਕੇ ਲਿਆ ਕੇ ਆਪਣਾ ਜਿਹੜਾ ਪੁੱਤਰ ਪੰਗਤ ਵਿੱਚ ਬਹਾ ਦਿੱਤਾ, ਇਸ਼ਤ ਕਰ ਦਿੱਤਾ ਸੀ। ਪੰਜ ਲੋਕ ਸਭ ਹੱਸਣ ਲੱਗੇ। ਜਿਹੜੇ ਪੰਜ ਕੀਏ ਸ੍ਰੇਸ਼ਟ ਲੋਕ ਉੱਥੇ ਬੈਠੇ ਸਨ, ਜੋ ਲੱਤ ਜੀ ਟੁੱਟ ਗਈ ਹੈ ਤੇ ਫਿਰ ਵੀ ਪੰਗਤ ਵਿੱਚ ਬੈਠਾ ਪੁੱਤ, ਸਾਰੇ ਹੱਸਣ ਲੱਗੇ ਸਨ ਤਾੜੀਆਂ ਮਾਰ ਕੇ। ਤਪਾ ਲੋਭ ਲਹਿਰ ਲੈ ਗਾਲਿਆ। ਸਾਰੇ ਥੋੜਾ ਜਿਹਾ ਦੇਖ ਕੇ ਪੜਿਆ ਕਰੇ, ਐਵੇਂ ਚੱਕੀ ਤੇਰੇ ਜਾਣ। ਤਪਾ ਲੋਭ ਲਹਿਰ ਹੈ ਗਾਲਿਆ। ਜਿਹੜਾ ਇਹ ਤਪੈ ਲੋਭ ਦੀ ਲਹਿਰ ਨੇ ਤਾਂ ਗਾਲ ਹੀ ਸੁੱਟਿਆ ਹੈ। ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਭੇਟੈ ਨਾਹੀ। ਜਿੱਥੇ ਥੋੜਾ ਧਨ ਦਸ਼ਨਾ ਦਾ ਮਿਲਦਾ ਵੇਖਦਾ ਹੈ, ਉੱਥੇ ਤਪਾ ਤਾਂ ਭੇਟਦਾ ਨਹੀਂ, ਉੱਥੇ ਢੁਕਦਾ ਹੀ ਨਹੀਂ, ਨੇੜੇ ਨਹੀਂ ਜਾਂਦਾ ਹੈ। ਧਨ ਬਹੁਤੇ ਡਿੱਠੈ ਤਪੈ ਧਰਮ ਹਾਰੇ। ਜਿੱਥੇ ਦਸ਼ਨਾ ਦਾ ਬਹੁਤਾ ਧਨ ਮਿਲਦਾ ਵੇਖਦਾ, ਉੱਥੇ ਤਾਂ ਤਪਾ ਆਪਣਾ ਧਰਮ ਹੀ ਹਾਰ ਜਾਂਦਾ, ਉੱਥੇ ਫਿਰ ਲਾਲਚੀ ਹੋ ਜਾਂਦਾ, ਇਹਦਾ ਬੇੜਾ ਗਰਕ ਹੋ ਜਾਂਦਾ ਹੈ। ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ। ਇਸ ਕਰਕੇ ਹੇ ਭਾਈ, ਉਹ ਜਿਹੜਾ ਹੈ ਇਸ ਤਰ੍ਹਾਂ ਦਾ ਤਪਾ ਤਾਂ ਨਹੀਂ ਹੁੰਦਾ, ਇਹ ਤਾਂ ਕਹਿੰਦੇ ਬਗਲਾ, ਇਹ ਪਖੰਡੀ ਦੰਭੀ ਹੈ। ਵਹ ਸਾਧ ਜਨਾ ਵਿਚਾਰਿਆ। ਹਾਂ, ਸਾਧੂ ਜਨਾ ਨੇ ਬੈਠ ਕੇ ਇਸ ਤਰ੍ਹਾਂ ਵੀ ਵਿਚਾਰਨਾ ਕੀਤਾ ਵੀ ਇਹ ਪਪਾ ਕੋਈ ਨੀ, ਤਾਂ ਪਖੰਡੀ ਲਾਲਚੀ ਹੈ। ਸੱਤ ਪੁਰਖ ਕੀ ਤਪਾ ਨਿੰਦਾ ਕਰੇ। ਜਿਹੜੇ ਸੱਤ ਪੁਰਖ ਹਨ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਦੀ ਤਪਾ ਇਹ ਨਿੰਦਿਆ ਕਰਦਾ ਹੈ। ਸੰਸਾਰ ਕੀ ਉਸਤਤ ਵਿੱਚ ਹੋਵੇ। ਉਹ ਜਿਹੜੇ ਸੰਸਾਰੀ ਲੋਕ ਹੈ, ਉਹਨਾਂ ਦੀ ਉਸਤੀ ਕਰਨ ਵਿੱਚ ਇਹ ਸਾਵਧਾਨ ਹੁੰਦਾ, ਉਹਨਾਂ ਨੂੰ ਚੰਗੇ ਚੰਗੇ ਕਹਿੰਦਾ। ਏਤ ਦੁੱਖ ਹੈ ਤਪਾ ਦਈਏ ਮਾਰਿਆ। ਇਸ ਤਰ੍ਹਾਂ ਦੇ ਦੁੱਖ ਹੈ, ਦੁੱਖ ਨਾਲ ਔਗਣ ਕਰਕੇ ਤਪਾ ਕਹਿੰਦੇ ਪਰਮੇਸ਼ਰ ਨੇ ਮਾਰ ਸੁੱਟਿਆ ਹੈ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪ ਨੂੰ ਫਲ ਲੱਗਾ। ਮਹਾਂਪੁਰਖ ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਦੀ ਨਿੰਦਾ ਦਾ ਜਿਹੜਾ ਕੋਈ ਕਹਿੰਦੇ ਕੀਤੀ ਦਾ ਫਲ ਵੇਖ ਲਓ, ਜੋ ਇਹਨੂੰ ਫਲ ਤਪੇ ਨੂੰ ਫਲ ਲੱਗਿਆ, ਫਲ ਪ੍ਰਾਪਤ ਹੋਇਆ। ਸਭ ਗਾਇਆ ਤਪੇ ਕਾ ਘਾਲਿਆ, ਤਪੇ ਦਾ ਜਿਹੜਾ ਕੋਈ ਘਾਲਿਆ ਹੋਇਆ, ਘਾਲਣਾ ਕੀਤੀ, ਸੋ ਐਵੇਂ ਫਲ ਦਿੱਤੇ ਵੀ ਨਿਸ਼ਫਲ ਚਲਿਆ ਗਿਆ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ। ਹਾਂ, ਬਾਹਰ ਤਾਂ ਬੈਠ ਕੇ ਕਹਿੰਦੇ ਪੰਚਾਂ ਵਿੱਚ ਸ੍ਰੇਸ਼ਟ ਲੋਕਾਂ ਵਿੱਚ ਇਹ ਤਪਾ ਆਪਣੇ ਆਪ ਨੂੰ ਕਹਿੰਦੇ ਬੜਾ ਚੰਗਾ ਸਦਾਉਂਦਾ ਵੀ ਅਸੀਂ ਮਹਾਨ ਤਪਸਵੀ ਲੋਕ ਹਾਂ। ਅੰਦਰ ਬਹਿ ਤਪਾ ਪਾਪ ਕਮਾਏ। ਅੰਦਰ ਕਹਿੰਦੇ ਘਰ ਦੇ ਵਿੱਚ ਬਹਿ ਕੇ ਪਟਾ ਪਾਪ ਰੂਪ ਕਰਮ ਕਮਾਉਂਦਾ। ਜਦੋਂ ਦਿਨ ਦਾ ਦਿਨ ਗਏ ਸੀ, ਉਹ ਧੱਕਾ ਜਿਹਾ ਮਾਰਿਆ ਸੀ, ਅੰਦਰ ਕਹਿੰਦੇ ਬਦਮਾਸ਼ੀ ਕਰ ਲਿਆ ਸੀ, ਫੜ ਕੇ ਫਿਰ ਛਾਟਾ ਛਕਾਇਆ ਸੀ ਇਸ ਨੂੰ। ਹਰ ਅੰਦਰਲਾ ਪਾਪ ਪੰਚਾਂ ਨੂੰ ਉਗਾ ਕਰ ਵੇਖਾ ਲਿਆ। ਇਸ ਤਰ੍ਹਾਂ ਹਰੇ ਵਾਹਿਗੁਰੂ ਨੇ ਕਹਿੰਦੇ ਸ੍ਰੇਸ਼ਟ ਲੋਕਾਂ ਨੂੰ ਜਿਹੜਾ ਅੰਦਰ ਬਹਿ ਕੇ ਪਾਪ ਕਰਦਾ ਬਦਮਾਸ਼ੀ ਕਰਦਾ ਸੀ, ਉਗਾ ਕਰਕੇ ਉਹ ਪ੍ਰਗਟ ਕਰਕੇ ਦਿਖਾ ਦਿੱਤਾ, ਪਰਦਾ ਜਾਂ ਖਾਸ ਕਰਕੇ ਦਿਖਾ ਦਿੱਤਾ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਇਸ ਕਰਕੇ ਕਹਿੰਦੇ ਜਿਹੜਾ ਧਰਮ ਰਾਜਾ, ਉਹਨੇ ਵੀ ਆਪਣੇ ਜਮਦੂਤਾਂ ਨੂੰ, ਆਪਣੇ ਕੰਕਰਾਂ ਨੂੰ ਆਖ ਛੱਡਿਆ ਹੋਇਆ, ਕਹਿ ਛੱਡਿਆ ਹੋਇਆ ਹੈ। ਇਸ ਤਪੇ ਨੂੰ ਜਿੱਥੇ ਖੜ ਪਾਇਆ ਹੋ, ਇਸ ਤਪੇ ਨੂੰ ਤਿੱਥੇ ਖੜ ਪਾਏ, ਵੀ ਇਹ ਜਿਹੜਾ ਤਪੇ ਪਖੰਡੀ ਉਹਨੂੰ ਤਿੱਥੇ ਉੱਥੇ ਖੜ ਕੇ ਲਿਜਾ ਕੇ ਪਾਇਓ, ਤੁਸੀਂ ਸਿੱਟਿਓ ਜਿੱਥੇ ਮਹਾ ਮਹਾਂ ਹਥਿਆਰਿਆ। ਜਿੱਥੇ ਮਹਾਨ ਹੀ ਮਹਾਨ ਹਥਿਆਰੇ ਲੋਕ ਪਏ ਜਾਂਦੇ ਆ, ਬ੍ਰਹਮਣ ਕੈਲੀ ਕਾਤ ਕੰਜਕਾਣ ਚਾਰੀ ਕਾ ਧਾਨ, ਇਹੋ ਜਿਹੇ ਬੱਜਰ ਪਾਪੀ ਲੋਕ ਹੈ ਨਾ ਹਥਿਆਰੇ, ਜਿੱਥੇ ਉਹ ਸੁੱਟੇ ਉੱਥੇ ਜਾ ਕੇ ਇਹਨੂੰ ਸੁੱਟਣਾ ਹੈ। ਫਿਰ ਇਸ ਤਪੇ ਦੇ ਮੋਹ ਕੋਈ ਲਗੋ ਨਾ। ਇੱਕ ਵਾਰੀ ਕਹਿੰਦੇ ਨਰਕ ਵੀ ਸੁੱਟ ਕੇ ਫਿਰ ਬਾਅਦ ਵਿੱਚ ਇਹਦੇ ਆ ਕੇ ਮੂੰਹ ਨਹੀਂ, ਇਹ ਤਪੇ ਦੇ ਕਿਸੇ ਨੇ ਲੱਗਣਾ, ਇਹਨੂੰ ਮੂੰਹ ਨਹੀਂ ਦਿਖਾਉਣਾ। ਇਹੋ ਸਤਿਗੁਰ ਹੈ ਫਿਟਕਾਰਿਆ। ਇਹ ਧਰਮਰਾਜ ਨੇ ਕਿਹਾ ਵੀ ਇਹ ਸਤਿਗੁਰੂ ਦਾ ਫਿਟਕਾਰਿਆ ਹੋਇਆ, ਧਰਕਾਰਿਆ ਹੋਇਆ ਹੈ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜੋ ਵਾਹਿਗੁਰੂ ਦੇ ਦਰ ਦੇ ਵਿੱਚ ਤਪੇ ਨਾਲ ਵਰਤਿਆ ਨਾ ਪਾਣਾ, ਉਹ ਆਖ ਕੇ ਅਸੀਂ ਸੁਣਾ ਦਿੱਤਾ ਹੈ। ਸੋ ਬੂਜੈ ਜੋ ਦਈਏ ਸਵਾਰਿਆ। ਇਸ ਪ੍ਰਸੰਗ ਨੂੰ ਉਹੀ ਸਮਝਦਾ ਜਿਸ ਨੂੰ ਪਰਮੇਸ਼ਰ ਨੇ ਸਵਾਰਿਆ, ਜਿਹਦੇ ਜੀਵਨ ਨੂੰ ਵਸਾਂ ਨੂੰ ਸਵਾਰ ਦਿੱਤਾ ਹੈ। ਚੌਪਈ ਸਤਿਗੁਰ ਦਿਆਲ ਦਇਆ ਕੇ ਰੂਪ। ਹਾਂ, ਕਵੀ ਜੀ ਕਹਿੰਦੇ ਸਤਿਗੁਰੂ ਦਿਆਲੂ ਦਇਆ ਦਾ ਸਰੂਪ ਹਨ। ਬੈਠਤ ਪੰਕਤ ਬੀਚ ਅਨੂਪ। ਆਪਾਂ ਤੋਂ ਰਹਿ ਸਤਿਗੁਰੂ ਆਪ ਜੀ ਪੰਗਤ ਵਿੱਚ ਬੈਠਦੇ ਹੈ। ਹਟ ਕਿਉ ਨਹਿ ਨਾਹੇ ਦਿਓ ਤਿਸ ਭੋਜਨ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਪੰਗਤ ਵਿੱਚ ਬੈਠੇ ਸਨ, ਇਹ ਤਪੇ ਦੇ ਪੁੱਤਰ ਨੂੰ ਭੋਜਨ ਦੇ ਦਿੱਤਾ, ਇਹਨੂੰ ਰੋਕਿਆ ਨਹੀਂ। ਨਿੰਦਕ ਧਿਰ ਕਾਰਿਓ ਸਭ ਲੋਗਨ। ਜਿੰਨੇ ਪੰਗ ਦੇ ਵਿੱਚ ਲੋਕ ਬੈਠੇ ਸਨ, ਗੁਰੂ ਘਰ ਦੇ ਨਿੰਦਕ ਤਪੇ ਨੂੰ ਸਾਰਿਆਂ ਨੇ ਧਰਕਾਰਿਆ, ਫਿਟੇ ਲਾਣਤਾਂ ਪਾਈਆਂ ਵੀ ਤੂੰ ਕਿਉਂ ਨਹੀਂ ਆਇਆ, ਤੂੰ ਵੀ ਲੈ ਲੈਂਦਾ 15 ਰੁਪਈਏ। ਦੋਹਰਾ ਇਹ ਸਾਖੀ ਜੇ ਕੋ ਸੁਣੈ। ਕਵੀ ਜੀ ਕਹਿੰਦੇ ਇਹ ਜਿਹੜੀ ਇਹ ਤਪੇ ਦੀ ਸਾਖੀ ਜੇ ਕੋਈ ਸੁਣ ਲਵੇਗਾ, ਪੜ੍ਹੈ ਕਰੈ ਬਖਿਆਨ, ਪੜ੍ਹੇਗਾ ਜਾਂ ਕਥਨ ਕਰੇਗਾ, ਅੱਗੇ ਦੱਸੇਗਾ ਸੁਣਾਏਗਾ ਵਿਸਥਾਰ ਨਾਲ, ਤਿਸਕੇ ਨਿੰਦਕ ਨਾਸ਼ ਸਭ। ਕਹਿੰਦੇ ਉਹਦੀ ਜਿਹੜੀ ਨਿੰਦਿਆ ਕਰਨ ਵਾਲੇ ਨਿੰਦਕ ਸਾਰੇ ਨਾਸ ਹੋ ਜਾਣਗੇ। ਹੋਵਤ ਜਗ ਮੈਂ ਜਾਣ, ਜਾਣ ਲਓ ਕਹਿੰਦੇ ਉਹ ਨਾਸ ਹੋ ਜਾਣਗੇ ਸੰਸਾਰ ਜਿੰਨੇ ਨਿੰਦਕ ਉਹਦੇ। ਸ੍ਰੀ ਸਤਿਗੁਰ ਤਾਰਨ ਤਰਨ। ਸਤਿਗੁਰੂ ਅਮਰਦਾਸ ਸਾਹਿਬ ਜੀ ਤਾਂ ਤਾਰਨ ਵਾਸਤੇ ਤਰਨ ਕੀ ਜਹਾਜ਼ ਵੱਤ ਹਨ ਸੰਸਾਰ ਵਿੱਚ। ਦੀਨ ਬੰਦ ਗੁਣ ਖਾਨ। ਹਾਂ, ਗਰੀਬਾਂ ਦੇ ਬੰਧੂ ਪਿਆਰੇ ਹੈ, ਗੁਣਾਂ ਦੀ ਖਾਣ ਹਨ। ਜੋ ਜੋ ਆਵਹਿ ਸਰਨ ਕੋ, ਜੋ ਜੋ ਵੀ ਕਿ ਆਪ ਜੀ ਦੀ ਚਰਨ ਸ਼ਰਨ ਵਿੱਚ ਚੱਲ ਕੇ ਆ ਜਾਂਦਾ ਹੈ, ਸੋ ਸੋ ਲਹਿ ਕਲਿਆਣ, ਉਹ ਤਾਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਕੋਈ ਇਸ ਤਰ੍ਹਾਂ ਦਾ ਨਿੰਦਕ ਹੈ, ਉਹ ਫਿਰ ਇਹੋ ਜਿਹੀ ਸਜ਼ਾ ਪਾਉਂਦਾ ਹੈ, ਉਹਦਾ ਜਮਾਂ ਹੀ ਸਤਿਆ ਨਾਸ ਹੁੰਦਾ ਹੈ। ਜਿਵੇਂ ਇਹਦੀ ਭੰਡੀ ਪ੍ਰਚਾਰ ਸਾਰਿਆਂ ਦੇ ਵਿੱਚ ਸੀ, ਅਤੇ ਹੋਰ ਜਿਹੜੇ ਅੰਦਰ ਬੈਠ ਕੇ ਬਦਮਾਸ਼ੀ ਕਰਦਾ ਸੀ ਉਹਦਾ ਵੀ ਪੜਦਾ ਸਾਰਿਆਂ ਦੇ ਸਾਹਮਣੇ ਖੁੱਲ੍ਹ ਗਿਆ ਸੀ। ਅਤੇ ਅੱਗੇ ਜੋ ਕਿ ਗੁਰੂ ਘਰ ਦੇ ਨਿੰਦਕ ਨਾਲ ਹਾਲ ਹੋਣਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਖੋਲ੍ਹ ਕੇ ਸ਼ਲੋਕ ਵਿੱਚ ਦੱਸਿਆ। ਧਰਮਰਾਜ ਨੇ ਜਿਵੇਂ ਆਪਣੇ ਦੂਤਾਂ ਨੂੰ ਕਿਹਾ ਵੀ ਉਹਨੂੰ ਉੱਥੇ ਜਾ ਕੇ ਸਿੱਟਣਾ ਹੈ ਜਿੱਥੇ ਮਹਾਨ ਵੱਡੇ ਤੋਂ ਵੱਡੇ ਹਥਿਆਰੇ ਕਿਲਕ ਬਹਿਲ ਵਜਰ ਪਾਪ ਕਰਨ ਵਾਲੇ ਡਿੱਗਦੇ ਹਨ, ਫਿਰ ਇੱਕ ਵਾਰੀ ਉਹੋ ਜਿਹੇ ਥਾਂ 'ਤੇ ਸਿਰ ਕੇ ਮੂੰਹ ਮੱਥੇ ਨਹੀਂ ਅਰੇ ਲੱਗਣਾ ਹੈ, ਕਿਉਂਕਿ ਸਤਿਗੁਰੂ ਦੇ ਦਫ਼ਤਰ ਤੋਂ ਫਿਟਕਾਰਿਆ ਤਰਕਾਰਿਆ ਹੋਇਆ ਹੈ ਦੁਸ਼ਟ। ਇਹ ਵਾਹਿਗੁਰੂ ਦੇ ਦਰ ਦੇ ਵਿੱਚ ਵਰਤੇ ਅਸੀਂ ਕਹਿ ਕੇ ਸੁਣਾ ਦਿੱਤਾ ਹੈ। ਇਹ ਗੱਲ ਨੂੰ ਸਮਝਦਾ ਜਿਸ ਨੂੰ ਪਰਮੇਸ਼ੁਰ ਨੇ ਜੀਵਨ ਨੂੰ ਸਵਾਰ ਦਿੱਤਾ ਹੈ। ਅੱਜ ਇਹ ਪ੍ਰਸੰਗ ਆਪਾਂ ਰਣ ਕੇ ਸਰਵਣ ਕੀਤਾ ਲਾਹਾ ਲਿਆ ਹੈ, ਸਮਾਂ ਜਿੰਨਾ ਨਿਯਤ ਕੀਤਾ ਤਕਰੀਬਨ ਪੂਰਾ ਹੀ ਹੋ ਗਿਆ ਹੈ। ਅਗਲਾ ਪ੍ਰਸੰਗ ਆ, ਇਸੇ ਤਰ੍ਹਾਂ ਆਪਾਂ ਸਰਵਣ ਕਰਕੇ ਫਿਰ ਲਾਹਾ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਸ੍ਰੀ ਸਤਿਗੁਰ ਤਾਰਨ ਤਰਨ ਦੀਨ ਬੰਦ ਗੁਣ ਖਾਨ ਜੋ ਜੋ ਆਵਹਿ ਸਰਨ ਕੋ ਸੋ ਸੋ ਲਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।